ਅਮਰਦਾਸ ਪਦਵੰਡ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਸਤਿਗੁਰੂ ਸਹਾਇ ਮਮ ਸਿਮਰ ਸਿਮਰ ਸੁਖ ਪਾਇ ਦਾਰਿਦ ਕਲਮਲ ਮਲ ਦਲਨ ਜੈ ਜੈ ਸ੍ਰੀ ਹਰ ਰਾਇ ਸ੍ਰੀ ਸਤਿਗੁਰੂ ਸਹਾਇ ਮਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਅਪਾਰੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇੜੇ ਤੋਂ ਸੁੰਦਰ ਦੀਵਾਨ ਸਜ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਬਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਸੱਚਕੀ ਬਾਣੀ ਅਕਾਲ ਗੁਰ ਬਾਣੀ ਦਾ ਜਾਪ ਪਾਠ ਹੋਇਆ ਹੈ ਉਪਰੰਤ ਤੁਰਕੀ ਬਾਣੀ ਦਾ ਹੀ ਸਿੰਘੀ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਪ੍ਰਾਰੰਭ ਹੋਇਆ ਹੋਇਆ ਹੈ ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਹਾਂ ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਅਗਲਾ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ ਜਿਸ ਤਰ੍ਹਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਬਟਾਲਾ ਨਿਵਾਸੀ ਮੂਲ ਚੰਦ ਹੈ ਉਸਨੇ ਆਪਣੀ ਸਪੁੱਤਰੀ ਸੁਲੱਖਣੀ ਜੀ ਦਾ ਜਿਹੜਾ ਰਿਸ਼ਤਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕੀਤਾ ਸੁਲਤਾਨਪੁਰ ਸਾਹਿਬ ਪਹੁੰਚ ਕੇ ਇੱਧਰ ਕਾਲੂ ਜੀ ਅਤੇ ਚਾਚਾ ਲਾਲੂ ਜੀ ਇਸ ਤਰ੍ਹਾਂ ਭਾਈ ਮਰਦਾਨਾ ਇਤਿਹਾਸਕ 12 ਖਜਾਣੇ ਰਾਏ ਪੋਏ ਦੀ ਤਲਵੰਡੀ ਤੋਂ ਚੱਲਦੇ ਸੁਲਤਾਨਪੁਰ ਪਹੁੰਚੇ ਖੁਸ਼ੀਆਂ ਮਨਾਈਆਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਇਹ ਦਾਨ ਖੁੱਲ੍ਹਾ ਡੁੱਲਾ ਵੰਡਿਆ। ਇਸਤਰੀ ਫਿਰ ਬਟਾਲੇ ਸ਼ਹਿਰ ਪਹੁੰਚ ਕੇ ਮੂਰਚੰਦ ਦੇ ਘਰ ਦੇ ਜਾ ਕੇ ਜੋ ਲੈਣ ਦੇਣ ਦੀ ਕੋਈ ਲਾਗ ਸ਼ਾਗ ਦੀ ਰਸਮ ਹੁੰਦੀ ਉਹ ਸੰਸਾਰ ਰੀਤੀ ਅਨੁਸਾਰ ਕਰੀ ਕਰਾਈ। ਫਿਰ ਉੱਥੋਂ ਵਾਪਸ ਸੁਲਤਾਨਪੁਰ ਆ ਗਏ। ਸੁਲਤਾਨਪੁਰ ਤੋਂ ਫਿਰ ਆਪੋ ਆਪਣੇ ਥਾਵਾਂ ਨੂੰ ਚਲੇ ਗਏ। ਇਹ ਸਾਰਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਖੋਲ੍ਹ ਖੋਲ੍ਹ ਕੇ ਬੜੇ ਵਿਸਥਾਰ ਸਹਿਤ ਸੁਣਿਆ ਹੈ। ਅੱਜ ਜਿਹੜਾ ਪ੍ਰਸੰਗ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮੋਦੀਖਾਨੇ ਦਾ ਜਿਹੜਾ ਕੰਮ ਕਾਰ ਹੈ, ਜਿਵੇਂ ਆਪ ਜੀ ਨੇ ਅੱਗੇ ਕੀਤਾ, ਪਹਿਲਾਂ 1,000 ਰੁਪਈਆ ਲਿਆ ਸੀ, ਹਿਸਾਬ ਕੀਤਾ 135 ਵਾਧੇ ਦੇ ਨਿਕਲੇ ਆਏ ਸੀ। ਇਸੇ ਤਰ੍ਹਾਂ ਫਿਰ ਉਹ ਨਵਾਬ ਨੇ ਖੁਸ਼ ਹੋ ਕੇ 1,000 ਦੀ ਥਾਂ 1,700 ਰੁਪਈਆ ਦੇ ਦਿੱਤਾ ਸੀ। ਅਤੇ ਇਸੇ ਤਰ੍ਹਾਂ ਜਦੋਂ ਦੂਜੀ ਵਾਰ ਹਿਸਾਬ ਕਿਤਾਬ ਕੀਤਾ ਗਿਆ, ਜਿਵੇਂ ਆਪ ਜੀ ਦਾ ਵਾਧਾ ਉਹ ਨਵਾਬ ਵੱਲੋਂ ਨਿਕਲ ਆਇਆ ਸੀ, ਉਹ ਦੂਜੀ ਵਾਰ ਜਿਹੜਾ ਲੇਖਾ ਜੋਖਾ ਕੀਤਾ ਸੀ ਉਹਦਾ ਪ੍ਰਸੰਗ ਅੱਜ ਆ ਰਿਹਾ ਹੈ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਚੁਗਲੀਆਂ ਕਰਨ ਵਾਲੇ, ਨਿੰਦਿਆ ਕਰਨ ਵਾਲੇ ਜਿਹੜੇ ਨਿੰਦਿਆ ਨਿੰਦਕ, ਉਹਨਾਂ ਨੂੰ ਬੜੀ ਭਾਰੀ ਸ਼ਰਮ ਦੀ ਹੁੰਦੀ ਹੈ ਅਤੇ ਬੜੇ ਹੈਰਾਨ ਅਤੇ ਪਰੇਸ਼ਾਨ ਵੀ ਹੁੰਦੇ ਹਨ ਵੀ ਅਸੀਂ ਇਹਨਾਂ ਨੂੰ ਨੀਵਾਂ ਦਿਖਾਇਆ ਚਾਹੁੰਦੇ ਸੀ, ਇਹ ਚੜ੍ਹਦੀ ਕਲਾ ਵਿੱਚ ਜਾ ਰਹੇ ਹਨ। ਮੁਨਸ਼ੀ ਵਗੈਰਾ ਵੀ, ਖਜ਼ਾਨਚੀ ਵਗੈਰਾ ਵੀ ਸਾਰੇ ਗੁਰੂ ਨਾਨਕ ਸਾਹਿਬ ਜੀ 'ਤੇ ਔਖੇ ਸੀ, ਕਿਉਂਕਿ ਆਪ ਸੱਚਵਾਦੀ ਸਨ। ਇਹ ਰਿਸਵਾਂ ਖਾਣ, ਵੱਡੀਆਂ ਖਾਣ ਵਾਲੇ ਲੋਕ ਸੀ, ਲਾਲਚੀ। ਇਸ ਕਰਕੇ ਜੇ ਮਹਾਰਾਜ ਦਾ ਇਹਨਾਂ ਤੋਂ ਅੱਗੇ ਜਸ ਉੱਚਾ ਸੁੱਚਾ ਹੋ ਕੇ ਫੈਲਿਆ, ਇਹਨਾਂ ਨੂੰ ਨਿੰਦਕਾਂ ਦੁਸ਼ਟਾਂ ਨੂੰ ਬੜੀ ਭਾਰੀ ਪਰੇਸ਼ਾਨੀ ਹੋਈ ਅਤੇ ਦੁੱਖ ਹੋਇਆ। ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਸਤਿਗੁਰੂ ਸਹਾਇ ਮਮ। ਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਸੋਹਣਾ ਸੁੰਦਰ ਇਤਿਹਾਸ ਛੰਦਾਬੰਦੀ ਵਿੱਚ ਲਿਖਿਆ ਹੈ, ਜਦੋਂ ਵੀ ਕੋਈ ਪ੍ਰਸੰਗ ਸ਼ੁਰੂ ਕਰਦੇ ਹੈ ਉਹ 10 ਜਾਮਿਆਂ ਵਿੱਚੋਂ ਕਿਸੇ ਜਾਮੇ ਦਾ, ਕਿਸੇ ਸਰੂਪ ਦਾ ਮੰਗਲ ਕਰਦੇ ਨੇ। ਹੁਣ ਲੜੀਵਾਰ 10 ਜਾਮਿਆਂ ਦਾ ਮੰਗਲ ਕਰਨਾ ਸ਼ੁਰੂ ਕੀਤਾ ਹੈ। ਕੱਲ੍ਹ ਦੇ ਇਤਿਹਾਸ ਵਿੱਚ ਜਦੋਂ ਪ੍ਰਸੰਗ ਸ਼ੁਰੂ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਸੀ। ਅਜੇ ਪ੍ਰਸੰਗ ਸ਼ੁਰੂ ਹੋ ਰਿਹਾ ਅਤੇ ਪਹਿਲਾਂ 7ਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਮੰਗਲ ਕਰ ਰਿਹਾ ਕਵੀ। ਇਹ ਸਰੋਤਾ ਜਨੋ, ਇਹ ਕਥਾ ਸੁਣਨ ਵਾਲਿਓ, 7ਵੇਂ ਪਾਤਸ਼ਾਹ ਸੋਭਾ ਵਾਲੇ ਸਤਿਗੁਰੂ ਹਰਿਰਾਏ ਸਾਹਿਬ ਜੀ ਮੇਰੇ ਕਵੀ ਦੇ ਮਹਾਨ ਸਹਾਈ ਹਨ। ਸਿਮਰ ਸਿਮਰ ਸੁਖ ਪਾ। ਗੁਰੂ ਹਰਿ ਹਰਿਰਾਏ ਸਾਹਿਬ ਮਹਾਰਾਜ ਨੂੰ ਸਿਮਰ ਸਿਮਰ ਕੇ ਪਿਛਲੇ ਸਮੇਂ ਵਿੱਚ ਵੀ ਸੁਖ ਪਾਏ ਹੈ, ਹੁਣ ਵੀ ਵਰਤਮਾਨ ਵਿੱਚ ਸੁਖ ਪਾ ਰਹਾਂ, ਅੱਗੇ ਨੂੰ ਵੀ ਸੁਖ ਪਾਵਾਂਗਾ ਮੈਂ ਕਵੀ। ਤਾਰਿਦ ਕਲ ਮਲ ਮਲ ਦਲਨ। ਗੁਰੂ ਹਰਿਰਾਏ ਸਾਹਿਬ ਜੀ ਮਹਾਨ ਹਨ, ਸਹਾਇ ਕਿਵੇਂ ਹਨ? ਦਾਰਦ ਕਲ ਮਲ ਮਲ ਦਲਨ, ਇੱਕ ਤਾਂ ਜਿਹੜਾ ਦਲਿੱਦਰ ਹੈ ਇਹਦੀ ਮੈਲ ਨੂੰ ਦਲ ਦੇਣ ਵਾਲੇ ਹੈ, ਦਲਿੱਦਰ ਨੂੰ ਕੱਟ ਦੇਣ ਵਾਲੇ ਹੈ। ਉਹ ਜਿਵੇਂ ਅੱਗੇ ਪ੍ਰਸੰਗ ਆ ਹੀ ਜਾਣਾ, ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਆਪਦਾ ਸਿੱਖ ਬਹੁਤਾ ਗਰੀਬ ਹੋਵੇ ਫਿਰ ਉਹ ਦਾਨ ਪੁੰਨ ਬਹੁਤਾ ਨਾ ਕਰ ਸਕਦਾ ਹੋਵੇ, ਦਾਨ ਕੀਤੇ ਬਗੈਰ ਅਮੀਰੀ ਸਰਦਾਰੀ ਨਹੀਂ ਆਉਂਦੀ ਹੈ। ਮਹਾਰਾਜ ਸਿੱਖ ਆਪਣੇ ਘਰ ਅਮੀਰੀ ਲਿਆਉਣ ਵਾਸਤੇ, ਸਰਦਾਰੀ ਲਿਆਉਣ ਵਾਸਤੇ ਕਿਵੇਂ ਉਹ ਕਰੇ ਦਲਿੱਦਰ ਕੱਢਣ ਵਾਸਤੇ? ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਸੁਖੱਲਾ ਤਰੀਕਾ ਦੱਸਿਆ ਸੀ, ਕਹਿੰਦੇ ਵੀ ਗੁਰੂ ਕੇ ਲੰਗਰ ਵਿੱਚ ਜਿੰਨਾ ਕੁ ਮੁੱਠੀ ਧੋ ਮੁੱਠੀ ਦਾਣੇ ਪਾ ਹੁੰਦੇ ਉਹ ਉੱਥੇ ਪਾਈ ਜਾਵੇ ਅਤੇ ਉਹ ਸਿੱਖਦੇ ਕਰੇ ਅਮੀਰੀ ਆ ਜਾਏਗੀ, ਸਰਦਾਰੀ ਆ ਜਾਏਗੀ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਹ ਲੰਗਰ ਹੈ 20 ਰੁਪਈਆਂ ਨਾਲ ਚੱਲ ਰਿਹਾ ਹੈ, ਇਸ ਕਰਕੇ ਇਹਦੇ ਵਿੱਚ ਜਿਹੜਾ ਪਾਉਂਦਾ ਨਾ ਹਿੱਸਾ ਉਹਦਾ ਵੱਧਦਾ ਵੱਧਦਾ ਹੈ। ਅਤੇ ਮਹਾਰਾਜ ਨੇ ਫਿਰ ਸਾਖੀ ਜੀ ਸੁਣਾਈ ਉਹ ਸਿੱਖਾਂ ਨੂੰ ਕਿ ਗੁਰੂ ਕੇ ਸਿੱਖ ਸਨ, ਉਹਨਾਂ ਨੇ ਕੋਈ ਭੁੱਲ ਗਲਤੀ ਕਰ ਲਈ, ਯਾਨੀ ਗੁਰੂ ਕੇ ਸਿੱਖਾਂ ਨੂੰ ਕੋਈ ਝੂਠ ਮੂਠ ਖਵਾ ਦਿੱਤੀ ਸੀ, ਉਹਦੇ ਕਰਕੇ ਉਹ ਫਿਰ ਉਹਨਾਂ ਨੂੰ ਅਗਲਾ ਮਨੁੱਖੀ ਸਰੀਰ ਨਹੀਂ ਮਿਲਿਆ, ਦੋ ਪੰਛੀਆਂ ਦੇ ਜੋੜੇ ਵਿੱਚ ਉਹ ਪੈਦਾ ਹੋ ਗਏ। ਪਰ ਗੁਰੂ ਮਹਾਰਾਜ ਨੇ ਸਿੱਖ ਹੋਣ ਕਰਕੇ ਬੰਦਗੀ ਕਰਨ ਕਰਕੇ ਉਹਨਾਂ ਨੂੰ ਪਿਛਲੇ ਜਨਮ ਦਾ ਸਾਰਾ ਪਤਾ ਸੀ ਪੰਛੀਆਂ ਨੂੰ। ਉਹ ਕਿਸੇ ਗਰੀਬ ਸਿੱਖ ਦੇ ਘਰ ਦੇ ਵਿੱਚ ਉਹ ਜਿਹੜੀ ਛੰਨ ਜੀ ਹੈ ਉਹਦੇ ਵਿੱਚ ਆਲਣਾ ਜਿਹਾ ਬਣਾ ਕੇ ਰਹਿੰਦੇ ਸਨ। ਇਸ ਤਰ੍ਹਾਂ ਗਰੀਬ ਸਿੱਖ ਨੂੰ ਨੰਗ ਭੁੱਖ ਨਾ ਘੁਲਦਾ ਦੇਖ ਕੇ ਉਹ ਪੰਛੀਆਂ ਦੇ ਮਨ ਵਿੱਚ ਖਿਆਲ ਆਇਆ ਵੀ ਵੇਖੋ ਮਹਾਰਾਜ ਕੋਲੋਂ ਇਹ ਅਮੀਰੀ ਸਰਦਾਰੀ ਨਹੀਂ ਪ੍ਰਾਪਤ ਕਰਦਾ, ਇਹਨੂੰ ਪਤਾ ਨਹੀਂ ਹੈ, ਚਲੋ ਆਪਾਂ ਇਹਦੀ ਸਹਾਇਤਾ ਕਰੀਏ। ਕਹਿੰਦੇ ਵੀ ਉਹ ਜਿਹੜੇ ਦੋਵੇਂ ਪੰਛੀ ਹੈ ਜਦੋਂ ਉਹਨਾਂ ਦੀ ਘਰਵਾਲੀ ਥੋੜ੍ਹੇ ਬਹੁਤੇ ਹਨ ਆਦਿਕ ਧੋ ਟੂਪੀ ਉੱਪਰ ਉਹ ਛੱਤ ਦੇ ਪਾਲਣ ਦੀ ਸੁੱਕਣੇ ਪਾਲਣ ਦੀ ਧੋ ਕੇ ਅਨਾਜ ਨੂੰ ਉਹਦੇ ਵਿੱਚੋਂ ਚੁੰਝ ਵਿੱਚ ਲੈ ਕੇ ਜਿੰਨੇ ਕੁ ਦਾਣੇ ਹੁੰਦੇ ਲੰਗਰ ਵਿੱਚ ਜਾ ਕੇ ਜਿੱਥੇ ਢੇਰ ਲੱਗਿਆ ਦਾਣਿਆਂ ਦੇ ਉੱਥੇ ਸੁੱਟੀ ਜਾਂਦੇ। ਇਸ ਤਰ੍ਹਾਂ ਕਹਿੰਦੇ ਉਹ ਗੁਰੂ ਕੇ ਲੰਗਰ ਵਿੱਚ ਉਹਨਾਂ ਦਾ ਹਿੱਸਾ ਪੈਣ ਲੱਗ ਪਿਆ। ਸੰਗਤ ਵਿੱਚ ਪਰਮੇਸ਼ਰ ਵੱਸਦਾ ਹੈ ਅਤੇ ਗੁਰੂ ਨਾਨਕ ਸਾਹਿਬ ਵੀ ਸੰਗਤ ਵਿੱਚ ਹੀ ਰਲ ਮਿਲ ਕੇ ਛਕਦੇ ਛਕਾਉਂਦੇ ਹੈ। ਜਦੋਂ ਕਹਿੰਦੇ ਮਹਾਰਾਜ ਆਪ ਜੀ ਨੂੰ ਭੋਗ ਲੱਗੇ, ਆਪ ਸੀਤ ਪ੍ਰਸ਼ਾਦ ਬਖਸ਼ੋ ਮਹਾਰਾਜ, ਇਸ ਤਰ੍ਹਾਂ ਵੀ ਉਹ ਜਦੋਂ ਉਹਨਾਂ ਦਾ ਕਿਣਕਾ ਦਾਣਿਆਂ ਦਾ ਲੰਗਰ ਵਿੱਚ ਪੈਣ ਲੱਗ ਪਿਆ, ਕਲਾ ਪਰਤ ਗਈ, ਉਹਨਾਂ ਦਾ ਵਾਧਾ ਹੋਣ ਲੱਗ ਪਿਆ। ਇਸ ਤਰ੍ਹਾਂ ਫਿਰ ਉਹ ਅਮੀਰ ਹੋ ਗਏ। ਉਹਨਾਂ ਨੇ ਛੰਨ ਜੀ ਢਾ ਕੇ ਉੱਥੇ ਵਧੀਆ ਕੋਠੀ ਬਣਾ ਲਈ, ਮਕਾਨ ਬਣਾ ਲਏ। ਉਹ ਜਿਹੜੇ ਪੰਛੀ ਸਨ ਪਿਛਲੇ ਜਨਮ ਵਿੱਚ ਗੁਰੂ ਕੇ ਸਿੱਖ ਸਨ, ਉਹ ਫਿਰ ਆਲਣਾ ਜਿਹਾ ਟਹਿਣ ਕਰਕੇ ਹੋਰ ਕਿਸੇ ਦਰਖਤ 'ਤੇ ਜਾ ਨਿਵਾਸ ਕੀਤਾ। ਕੁਛ ਸਮੇਂ ਤੋਂ ਬਾਅਦ ਉਹ ਗਰੀਬ ਸਿੱਖ ਦੇ ਕਰਕੇ ਜਿਹੜੀ ਇਹਨਾਂ ਕਰਕੇ ਅਮੀਰੀ ਆਈ ਸੀ, ਫਿਰ ਗਰੀਬੀ ਜੀ ਆਉਣ ਲੱਗ ਪਈ। ਉਹ ਫਿਰ ਸਾਡੇ ਕੋਲ ਆਇਆ ਸੀ ਸਿੱਖ, ਕਹਿੰਦਾ ਮਹਾਰਾਜ ਅਚਨ ਚੇਤ ਹੀ ਗਰੀਬੀ ਜੀ ਦੂਰ ਕਰਕੇ ਬੜੀ ਛੇਤੀ ਅਮੀਰੀ ਸਰਦਾਰੀ ਆ ਗਈ, ਹੁਣ ਫਿਰ ਉਹੀ ਬੁਰਾ ਹਾਲ ਜਿਹਾ ਹੋਇਆ ਪਿਆ, ਪਤਾ ਨਹੀਂ ਚੱਲਦਾ ਮਹਾਰਾਜ ਕਾਰਨ ਕੀ ਹੈ। ਵੀ ਫਟਾਫਟ ਗਰੀਬੀ ਤੋਂ ਅਮੀਰੀ ਅਤੇ ਫਟਾਫਟ ਫਿਰ ਹੁਣ ਗਰੀਬ ਅਮੀਰੀ ਤੋਂ ਗਰੀਬੀ ਆ ਰਹੀ ਹੈ। ਫਿਰ ਸਿੱਖੋ ਉਸਨੂੰ ਫਿਰ ਅਸੀਂ ਸਮਝਾਇਆ ਸੀ ਗਰੀਬ ਨੂੰ ਵੀ ਅਮੀਰੀ ਆਉਣ ਦਾ ਕਾਰਨ ਆ ਸੀ ਵੀ ਤੇਰੇ ਆ ਦੋ ਪੰਛੀ ਜਿਹੜੇ ਛੰਨ ਵਿੱਚ ਆਲਣਾ ਜਾਂ ਬਣਾ ਕੇ ਰਹਿੰਦੇ ਸੀ ਨਾ, ਉਹ ਤੇਰੀ ਸਹਾਇਤਾ ਕਰੀ ਉਹਨਾਂ ਨੇ, ਗੁਰੂ ਕੇ ਲੰਗਰ ਵਿੱਚ ਚੁੰਝ ਵਿੱਚ ਭਰ ਕੇ ਦਾਣੇ ਉਹਨਾਂ ਨੇ ਲਿਆ ਕੇ ਢੇਰ ਵਿੱਚ ਪਾਏ ਸਿੱਟੇ, ਗੁਰੂ ਕੇ ਲੰਗਰ ਦੀ ਇਹ ਵਰਤ ਹੈ। ਇਹ ਵੀ ਸਿੱਖਾ ਜੇ ਫਿਰ ਤੂੰ ਅਮੀਰੀ ਲਿਆਉਣਾ ਚਾਹੁੰਦਾ ਸਰਦਾਰੀ ਲਿਆਉਣਾ, ਗੁਰੂ ਕੇ ਲੰਗਰ ਵਿੱਚ ਪਾਇਆ ਕਰਦਾ ਨਹੀਂ ਆਟਾ ਦਾਲ ਲੂਣ ਮਿਰਚ ਮਸਾਲਾ, ਫਿਰ ਇਸ ਤਰ੍ਹਾਂ ਆ ਜਾਏਗਾ। ਇਹ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਜੇ ਕੋਈ ਗਰੀਬ ਹੈ ਨਾ ਉਹਨੇ ਅਮੀਰੀ ਲਿਆਉਣੀ ਉਹਨੂੰ ਸੁਖੱਲਾ ਢੰਗ ਦੱਸਿਆ ਸੀ ਕੀ ਹੈ ਵੀ ਮੁੱਠੀ ਦਾਣਾ ਹੀ ਆਟਾ ਮੁੱਠੀ ਹੈ, ਇੱਧਰ ਉੱਧਰ ਖੇਡੀ ਜਾਂਦਾ ਸਾਥੋਂ ਅਤੇ ਗੱਲ ਕੁਛ ਨਹੀਂ। ਇਸੇ ਕਰਕੇ ਜਿਹੜੇ ਗੁਰੂ ਮਹਾਰਾਜ ਦੇ ਅਸਥਾਨ ਆ ਉੱਥੇ ਵੀ ਚਲੋ ਕੋਈ ਦਾਨ ਪੁੰਨ ਨਹੀਂ ਕਰ ਸਕਦਾ, ਰੋਟੀ ਨਹੀਂ ਘਰੋਂ ਨਹੀਂ ਦਾਣੇ ਦੇ ਸਕਦਾ, ਉਹ ਆਡਾ ਲੀ ਲੈ ਆਉਂਦੇ ਆ, ਸਿੱਖ ਦੁੱਧ ਲੈ ਆਉਂਦੇ ਆ, ਗੁਰੂ ਕੇ ਲੰਗਰ ਵਿੱਚ ਪੈ ਜਾਂਦਾ। ਜਿਨ੍ਹਾਂ ਨੂੰ ਤਾਂ ਗਿਆਨ ਆ ਉਹ ਤਾਂ ਵੱਧ ਤੋਂ ਵੱਧ ਦਿੰਦੇ ਵੀ ਗੁਰੂ ਕੇ ਲੰਗਰ ਵਿੱਚ ਜਾਣਾ ਸਾਡਾ ਵਾਧਾ ਹੋਣਾ ਹੈ। ਜਿਹੜੇ ਕੋਈ ਇਹੋ ਜਿਹੇ ਮੂਰਖ ਹੋਣਗੇ ਉੱਥੇ ਵਿਹਲੜ ਬੈਠੇ ਆ, ਉਹਨਾਂ ਨੂੰ ਕੀ ਪਿਆਉਣਾ, ਇਹ ਠੀਕ ਹੈ ਉਹਨਾਂ ਨੇ ਤਾਂ ਨਹੀਂ ਠੀਕ, ਉਹ ਗੁਰੂ ਮਹਾਰਾਜ ਦੇ ਆਸਰੇ ਹੈ, ਹੋਰ ਤਾਂ ਕੀ ਹੋਣਾ, ਨਹੀਂ ਹੈ ਹੋਰ ਕੋਈ ਉਹਨਾਂ ਨੇ ਮਾਇਆ, ਥੋੜ੍ਹਾ ਇਕੱਠੀ ਕਰਨੀ ਹੈ, ਦੋ ਪ੍ਰਸ਼ਾਦੇ ਵੀ ਨਾ ਪੀਣ, ਰੋਟੀ ਵੀ ਨਾ ਰੱਜ ਕੇ ਖਾਣ। ਦਾਣਾ ਪਾਣੀ ਗੁਰੂ ਘਰ ਟਹਿਲ ਪਾਣੀ ਤੇਰੇ ਸਿੰਘਾਂ ਸੇਵਕਾਂ ਕੀ, ਉਹ ਕਹਿ ਕੇ ਸ਼ੱਕ ਚੁਕਾ ਰਹੇ। ਪਰ ਜਿਹੜੇ ਵੀ ਸਮਝ ਆ ਉਹਨਾਂ ਨੂੰ ਪਤਾ ਨਹੀਂ ਇਸ ਦਾ, ਵੀ ਅਸੀਂ ਤਾਂ ਗੁਰੂ ਕੇ ਲੰਗਰ ਵਿੱਚ ਪਾ ਰਹੇ ਹਾਂ, ਗੁਰੂ ਨੂੰ ਦੇ ਰਹੇ ਹਾਂ, ਉੱਥੇ ਜੋ ਮਰਜ਼ੀ ਕੋਈ ਸ਼ੱਕੀ ਸ਼ਿਕਾਇਤ ਸਾਡੀ ਨੂੰ ਉਹਦੇ ਨਾਲ ਕੀ ਵਾਹ ਵਾਸਤਾ, ਅਸੀਂ ਗੁਰੂ ਦੇ ਨਾਂ 'ਤੇ ਦੇ ਦਿੱਤਾ ਹੈ। ਇਸ ਤਰ੍ਹਾਂ ਜਿਹੜੇ ਕੋਈ ਉਹ ਦਿੰਦੇ ਲੈਂਦੇ ਰਹਿੰਦੇ ਆ, ਫਿਰ ਉਹ ਕੋਈ ਨਾ ਕੋਈ ਸਬੱਬ ਜਿਹਾ ਬਣ ਜਾਂਦਾ ਹੈ ਅਤੇ ਅਮੀਰੀ ਆ ਜਾਂਦੀ ਹੈ। ਫਿਰ ਉਹ ਜਿਹੜੇ ਜਦੋਂ ਗੁਰੂ ਕੇ ਲੰਗਰ ਵਿੱਚ ਉਹਨਾਂ ਦਾ ਹਿੱਸਾ ਜਿਹਾ ਪੈਣਾ ਬੰਦ ਹੋ ਜਾਂਦਾ, ਫਿਰ ਗਰੀਬੀ ਜੇ ਆ ਜਾਂਦਾ, ਫਿਰ ਬੁਰਾ ਹਾਲ ਜਿਹਾ ਹੋ ਜਾਂਦਾ। ਫਿਰ ਉਹ ਕਹਿੰਦੇ ਵੀ ਇਹ ਪਤਾ ਨਹੀਂ ਕਾਰਨ ਕੀ, ਇੱਕਦਮ ਹੋ ਗਿਆ ਤਾਂ ਫਿਰ ਉਹੀ ਬੁਰਾ ਜਿਹਾ ਹਾਲ ਹੋਇਆ ਹੈ। ਜਿਹੜੇ ਆ ਇਤਿਹਾਸ ਪੜ੍ਹ ਲੈਂਦੇ ਆ, ਸੁਣ ਲੈਂਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ, ਗੁਰੂ ਘਰ ਦੇ ਵਿੱਚ ਸਾਡਾ ਕਿਣਕਾ ਪੈਣਾ ਬੰਦ ਹੋ ਗਿਆ, ਲੰਗਰ ਵਿੱਚ ਨਹੀਂ ਕੋਈ ਜਾਂਦਾ, ਗੁਰੂ ਵਾਸਤੇ ਕੁੜਾ ਪ੍ਰਸ਼ਾਦ ਦੀ ਦੇਵ ਨਹੀਂ, ਉਹਨਾਂ ਨੂੰ ਮਾਰਨ ਨੂੰ ਭੋਗ ਨਹੀਂ ਲੱਗਦਾ ਇਸ ਪ੍ਰਸ਼ਾਦ ਦਾ, ਸ਼ਿਕਾਉਂਦੇ ਨਹੀਂ ਆਪਾਂ ਗੁਰੂ ਨੂੰ, ਤਾਂ ਹੀ ਨਹੀਂ ਸਾਨੂੰ ਕੋਈ ਛਕਣ ਨੂੰ ਮਿਲਦਾ ਖੁੱਲ੍ਹਾ ਗਾਫਾ, ਉਹ ਫਿਰ ਸ਼ਿਕਾਈ ਸ਼ਿਕਾਈ ਜਾਂਦੇ। ਇਹ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਦਲਿੱਦਰ ਕਰਨ ਵਾਸਤੇ ਦੱਸਿਆ ਸੀ ਢੰਗ ਤਰੀਕਾ, ਜਿਸ ਕਰਕੇ ਕਵੀ ਇਸ਼ਾਰਾ ਦੇ ਰਿਹਾ ਵੀ ਗੁਰੂ ਹਰਿਰਾਏ ਸਾਹਿਬ ਜੀ ਕੈਸੇ ਆ, ਦਲਿੱਦਰ ਦੀ ਮੈਲ ਨੂੰ ਵੀ ਲਾਹ ਦੇਣ ਦਲ ਦੇਣ ਵਾਲੇ, ਤੇ ਪਾਪਾਂ ਦੀ ਮੈਲ ਵੀ ਦਲ ਦੇਣ ਵਾਲੇ ਹਨ। ਜੈ ਜੈ ਸ੍ਰੀ ਹਰਿਰਾਏ। ਇਸ ਕਰਕੇ ਕਵੀ ਕਹਿੰਦਾ ਐਸੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਜੈ ਹੋਵੇ, ਜੈ ਹੋਵੇ, ਉਹਨਾਂ ਦੀ ਫਤਿਹ ਜਿੱਤ ਹੋਵੇ ਹਰ ਪਾਸੇ। ਸ੍ਰੀ ਬਾਲਾ ਸੰਧੁਰ ਵਾਚ ਚੌਪਈ ਸੁਣ ਸ੍ਰੀ ਅੰਗਦ ਕਰੁਣਾ ਖਾਨੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਕਿਰਪਾ ਦੇ ਖਾਣ, ਗੁਰੂ ਨਾਨਕ ਸਾਹਿਬ ਦੀ ਅਗਲੀ ਕਥਾ ਸੁਣੋ ਮੇਰੇ ਪਾਸੋਂ। ਗੁਰੂ ਨਾਨਕ ਕੀ ਕਥਾ ਮਹਾਨੀ। ਗੁਰੂ ਨਾਨਕ ਦੀ ਕਥਾ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਮਹਾਰਾਜ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਨ ਹੈ, ਇਵੇਂ ਉਹਨਾਂ ਦੀ ਕਥਾ ਵੀ ਬੜੀ ਮਹਾਨ ਸ੍ਰੇਸ਼ਟ ਹੈ। ਇਸ ਉਤਸ਼ਾਹ ਭਏ ਤੇ ਪਾਛੇ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਦਾ ਮੰਗਣਾ ਹੋਇਆ, ਉਤਸ਼ਾਹ ਹੋਇਆ, ਉਸ ਤੋਂ ਬਾਅਦ ਵਿੱਚ ਮੋਦੀ ਕਾਰ ਚਲਾਵੇ ਆਛੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦਾ ਮੋਦੀ ਖਾਨੇ ਦਾ ਕੰਮ ਹੈ, ਉਹਦੇ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਚਲਾਉਂਦੇ ਹੈ। ਆਏ ਛੁਦਾ ਤੁਰ ਦੇ ਤੇ ਅਸਨਾ ਚਲਾਉਂਦੇ। ਜੇ ਕੋਈ ਭੁੱਖ ਨਾਲ ਵਿਆਕਲ ਹੋਇਆ ਆਉਂਦਾ, ਉਹਨੂੰ ਭੋਜਨ ਵਾਸਤੇ ਆਟਾ ਦਾਲ ਮਿਰਚਾਂ ਦਾ ਰਸ ਦੇ ਦਿੰਦੇ ਹਨ। ਬਸਨ ਬਹੀਨ ਲਖ ਦੇ ਬਸਨਾ, ਜਿਹੜਾ ਕੋਈ ਕੱਪੜੇ ਤੋਂ ਰਹਿਤ ਨੰਗਾ ਦੇਖਦੇ ਹੈ, ਉਹਨੂੰ ਗੁਰੂ ਮਹਾਰਾਜ ਕੱਪੜਾ ਦੇ ਦਿੰਦੇ ਵੀ ਲੈ ਵੀ ਸਵਾ ਕੇ ਪਾ ਲਈ, ਆਪਣਾ ਨਗੇ ਢਕ ਲਾ, ਸਮਾਂ ਕੱਢ ਲੈ। ਚਾਚ ਨਕੋ ਗਮਨਿਓ ਛੂਛਾ, ਕੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਮੋਦੀ ਖਾਨੇ ਤੇ ਹੱਟ ਤੇ ਆ ਗਿਆ, ਕੋਈ ਵੀ ਮੰਗਤਾ ਉਹ ਫਿਰ ਖਾਲੀ ਨਹੀਂ ਗਿਆ ਹੈ। ਆਏ ਵਿਦੇਸ਼ੀ ਆਪਨ ਪੁੱਛਾ, ਇਹ ਤਾਂ ਜਿਹੜੇ ਬਾਹਰਲੇ ਦੇਸਾਂ ਵਾਲੇ ਹੈ, ਉਹ ਮਹਾਰਾਜ ਦਾ ਵੀ ਹੱਟ ਸਾਹਿਬ ਕਿੱਥੇ ਹੈ, ਵੀ ਗੁਰੂ ਨਾਨਕ ਸਾਹਿਬ ਦਾ ਮੋਦੀ ਖਾਨਾ ਕਿੱਥੇ, ਉਹ ਪੁੱਛ ਪੁੱਛ ਕੇ ਚਲੇ ਆਉਂਦੇ ਸੁਲਤਾਨਪੁਰ ਵੱਲ। ਵੱਡੀ ਭੋਰ ਤੇ ਦੇਵਨ ਲਾਗੈ, ਗੁਰੂ ਨਾਨਕ ਸਾਹਿਬ ਵੱਡੇ ਸਵੇਰੇ ਹੀ ਉਹ ਹੱਟ ਸਾਹਿਬ ਖੋਲ ਲੈਂਦੇ ਆ, ਤਰੀਕੀਬਾਂ ਨੂੰ ਰਸ ਪਾਣੀ ਕੱਪੜੇ ਦੇਣ ਲੱਗ ਪੈਂਦੇ ਹਨ। ਜਾਮ ਨਿਸਾ ਲਓ ਸ਼ੂਸ਼ਨ ਤਿਆਗੈ ਹੈ, ਕਹਿੰਦੇ ਰਾਤ ਦੇ 3 ਘੰਟੇ ਲੰਘ ਜਾਂਦੇ ਆ, 3 ਰਾਤ ਹੋ ਜਾਂਦੀ ਹੈ, ਫਿਰ ਵੀ ਜੇ ਕੋਈ ਰਾਤ ਨੂੰ ਵੀ ਆ ਜਾਏ 3 ਘੰਟੇ ਹੋਣ ਤੱਕ, ਉਹਨੂੰ ਵੀ ਖਾਲੀ ਨਹੀਂ ਛੱਡਦੇ, ਉਹਨੂੰ ਵੀ ਦੇ ਕੇ ਹੀ ਭੇਜਦੇ ਹਨ। ਦੌਲਤ ਖਾਨ ਸਪੂਰਨ ਸੈਨਾ, ਆਏ ਦਰ ਜਿਹੜਾ ਦੌਲਤ ਖਾਨ ਉਹਦੀ ਜਿੰਨੀ ਸਾਰੀ ਫੌਜ ਹੈ, ਆਨ ਅਸਨ ਆਪਨ ਤੇ ਲੇਨਾ, ਵੀ ਆ ਕੇ ਗੁਰੂ ਮਹਾਰਾਜ ਦੇ ਹੱਟ ਤੋਂ ਮੋਦੀ ਖਾਨੇ ਵਿੱਚੋਂ ਜਿਹੜਾ ਕੋਈ ਭੋਜਨ ਵਾਲੀ ਰਸਤ ਹੈ ਕੇ ਲੈਣਾ ਕਰਦੇ ਹਨ। ਦੇਸ਼ ਵਿਦੇਸ਼ੀ ਜਾਚਕ ਜੇਤੇ, ਇਸ ਦੇਸ਼ ਦੇ ਜਾਂ ਹੋਰ ਵਿਦੇਸ਼ੀ ਬਾਹਰਲੇ ਦੂਰ ਦੇਸ਼ ਦੇ ਜਿੰਨੇ ਮੰਗਤੇ ਲੋਕ ਆਨ ਆਹਾਰ ਲੇਹ ਸਭ ਤੇਤੇ, ਸਾਰੇ ਦੇ ਸਾਰੇ ਗੁਰੂ ਮਹਾਰਾਜ ਦੇ ਮੋਦੀ ਖਾਨੇ ਤੋਂ ਛਕਣ ਵਾਸਤੇ ਭੋਜਨ ਦੀ ਰਸਤ ਆਦਿਕ ਲੈਂਦੇ ਹਨ। ਰਹਿ ਸਥਾਨ ਭੀਰ ਸੋ ਪੂਰਾ, ਗੁਰੂ ਮਹਾਰਾਜ ਦਾ ਜਿਹੜਾ ਉਹ ਹੱਟ ਵਾਲਾ ਸਥਾਨ ਹੈ, ਕਹਿੰਦੇ ਐਨ ਕਹਿੰਦੇ ਤਕੜੇ ਭਰਿਆ ਹੀ ਰਹਿੰਦਾ, ਤਾਤਾ ਲੱਗਿਆ ਰਹਿੰਦਾ ਹੈ। ਭਨ ਹੈ ਅਸੀਸ ਵਧ ਹੈ ਸੁਖ ਪੂਰਾ, ਗਰੀਬਾਂ ਨੂੰ ਖੁੱਲਾ ਗੱਫਾ ਮਿਲਦਾ ਹੈ। ਫਿਰ ਅਸੀਸ ਅੱਲਾ ਮਹਾਰਾਜ ਨੂੰ ਕਹਿੰਦੇ ਹੈ, ਹੇ ਸੁੱਖਾਂ ਦੇ ਮੂਲ ਮੁੱਢ, ਤੁਸੀਂ ਵਧੋ ਫੁੱਲਾਂ ਤੁਹਾਡੀ ਚੜ੍ਹਦੀ ਕਲਾ ਹੋਵੇ। ਯਾਬਿਦ ਦੇਖਿਓ ਹਿਰਦੇ ਉਦਾਰਾ, ਇਸ ਤਰ੍ਹਾਂ ਗੁਰੂ ਮਹਾਰਾਜ ਦਾ ਬੜਾ ਦਿਲ ਦਿਲ ਹੈ, ਉਹ ਸਖੀ ਪੁਣੇ ਵਾਲਾ ਦੇਖਿਆ ਹੈ। ਉਰ ਕੇ ਨਰ ਮਿਲ ਕਰਹਿ ਵਿਚਾਰਾ, ਜਿਹੜੇ ਸੁਲਤਾਨਪੁਰ ਦੇ ਜਿਹੜੇ ਲੋਕ ਹੈ, ਜਿਹੜੇ ਕੋਈ ਬਹੁਤੇ ਸਿਆਣੇ ਜੇ ਨਹੀਂ ਆਪੋ ਵਿੱਚ, ਉਹ ਫਿਰ ਸੋਚਾਂ ਵਿਚਾਰਾਂ ਕਰਦੇ। ਨਿਸ ਬਾਸੁਰ ਦੇ ਦਾਨ ਮਹਾਨਾ, ਆ ਜਿਹੜਾ ਗੁਰੂ ਨਾਨਕ ਮੋਦੀ ਹੈ, ਦਿਨ ਹੋਵੇ ਰਾਤ ਹੋਵੇ ਬੜਾ ਖੁੱਲਾ ਹੀ ਦਾਨ ਦੇਈ ਜਾਂਦਾ ਹੈ। ਵੱਡ ਦਾਨੀ ਹੈ ਭੂਪ ਸਮਾਨਾ, ਬਹੁਤ ਵੱਡਾ ਦਾਨੀ ਹੈ, ਜਿਵੇਂ ਕੋਈ ਰਾਜਾ ਹੁੰਦਾ ਉਹਦੇ ਬਰਾਬਰ ਹੈ, ਰਾਜੇ ਵਾਂਗੂ ਦਾਨ ਦਿੰਦਾ ਹੈ। ਤੁਰਕਨ ਕੇ ਪੈਸੇ ਬਹੁ ਖੋਵੈ ਹੈ, ਵਿੱਚੋਂ ਕਹਿੰਦੇ ਹੈ ਜਿਹੜਾ ਨਵਾਬ ਦੌਲਤ ਖਾਨ ਮੁਸਲਮਾਨ ਹੈ, ਉਹਦੇ ਰੁਪਈਏ ਐਵੇਂ ਬਰਬਾਦ ਗੁਆਈ ਜਾਂਦਾ ਹੈ। ਰੌਚਕ ਤ੍ਰਾਸ ਰੰਚਕ ਤ੍ਰਾਸ ਹਿਰਦੈ ਨਹਿ ਹੋਵੈ ਹੈ। ਦੇਖ ਲੋ ਮੋਦੀ ਦੇ ਹਿਰਦੇ ਵਿੱਚ ਭੋਰਾ ਮਾਤਰ ਵੀ ਉਹ ਨਵਾਬ ਦਾ ਡਰ ਨਹੀਂ ਹੋ ਰਿਹਾ ਹੈ। ਜਾਣਤ ਹੈ ਹਮ ਕਾਲ ਕੇ ਆਜੂ, ਆਪੋ ਵਿੱਚ ਹੀ ਉਹ ਜਿਹੜੇ ਮੂਰਖ ਜੇ ਹੈ ਕਹਿੰਦੇ ਅਸੀਂ ਜਾਣਦੇ ਹਾਂ, ਕਹਿੰਦੇ ਅੱਜ ਜਾਂ ਕੱਲ ਨੂੰ ਏ। ਨਾਨਕ ਜਾਵਹਿ ਹਯਾ ਤੇ ਭਾਜੂ, ਜਿਹੜਾ ਦੌਲਤ ਖਾਂ ਦਾ ਨਵਾਬ ਦਾ ਮੋਦੀ ਆ ਗੁਰੂ ਨਾਨਕ ਸਾਹਿਬ, ਇੱਥੋਂ ਸੁਲਤਾਨਪੁਰ ਤੋਂ ਇਹਨੇ ਮੋਦੀ ਖਾਨਾ ਛੱਡ ਕੇ ਭਜਣਾ, ਭਗੌੜਾ ਹੋ ਜਾਣਾ ਹੈ। ਦੋਹਰਾ ਤੁਰਕਨ ਤਸਕਰ ਹੋਏ ਕੈ, ਇਸ ਤਰ੍ਹਾਂ ਵੀ ਜਿਹੜਾ ਇਹ ਮੁਸਲਮਾਨ ਨਵਾਬ ਹੈ ਉਹਦਾ ਚੋਰ ਹੋ ਕੇ ਚੋਰ ਬਣ ਕੇ ਜਾਵਹ ਗੋ ਜਬ ਭਾਜ, ਕਹਿੰਦੇ ਇੱਥੋਂ ਮੋਦੀ ਖਾਨਾ ਛੱਡ ਕੇ ਕਿਤੇ ਭੱਜ ਗਿਆ ਦੌੜ ਗਿਆ। ਗਹਿ ਲੇਵਹ ਜੈ ਰਾਮ ਕੋ, ਫਿਰ ਕਹਿੰਦੇ ਇਹ ਤਾਂ ਭੱਜ ਜਾਏਗਾ ਬੇਚਾਰਾ, ਜਿਹੜਾ ਜੈ ਰਾਮ ਹੈ ਉਹਨੂੰ ਨਵਾਬ ਫੜ ਲਵੇਗਾ। ਜਾਏ ਤਾਂ ਹੈ ਕੀ ਲਾਜ, ਇਸ ਕਰਕੇ ਵਿਚਾਰੇ ਜੈ ਰਾਮ ਦੀ ਜਿਹੜੀ ਇੱਜ਼ਤ ਬਰੋ ਬਣੀ ਉਹ ਚਲੀ ਜਾਏਗੀ, ਉਹ ਫੜਿਆ ਜਾਊਗਾ। ਚੌਪਈ ਜੇ ਮਤ ਮੰਦ ਹਿਤੂ ਜੈ ਰਾਮ, ਜਿਹੜੇ ਕਹਿੰਦੇ ਇਸ ਤਰ੍ਹਾਂ ਭੈੜੀ ਮਤ ਵਾਲੇ ਹੈ ਪਰ ਜੈ ਰਾਮ ਦੇ ਕੁਝ ਹਿਤੂ ਵੀ ਹੈ, ਕੁਝ ਪ੍ਰੇਮ ਵੀ ਰੱਖਦੇ ਹਨ। ਮਿਲ ਕਰ ਚੱਲ ਆਏ ਤੇ ਹਿਤਾਮਾ, ਇੱਕ ਦਿਨ ਮਿਲ ਕੇ ਇਕੱਠਿਆਂ ਹੋ ਕੇ ਜੈ ਰਾਮ ਦੇ ਘਰ ਵਿੱਚ ਚੱਲੇ ਆਏ ਹਨ। ਬੋਲ ਇਕਾਕੀ ਕਰ ਲੇ ਵੈਸੇ, ਭਾਈ ਜੈ ਰਾਮ ਜੀ ਨੂੰ ਕਹਿੰਦੇ ਬੁਲਾ ਕੇ ਸਦਕੇ ਤੇ ਇਕੱਲਾ ਜਾ ਕਰਕੇ ਬੈਠ ਗਏ ਉਹ। ਕਹਿ ਨਿਚਿੰਤ ਰਹਿ ਤੂੰ ਕੈਸੇ, ਇਹ ਸਾਰੇ ਕਹਿਣ ਲੱਗੋ ਜੈ ਰਾਮਾ ਤੂੰ ਬੇਫਿਕਰ ਹੋ ਕੇ ਕਿਵੇਂ ਰਹਿ ਰਿਹਾ ਹੈ। ਨਿਤ ਪ੍ਰਤ ਜੋ ਖੋਵਤ ਅਤ ਦਰਬਾ, ਗੁਰੂ ਨਾਨਕ ਮੋਦੀ ਹੈ ਉਹ ਹੱਟ ਤੇ ਹਮੇਸ਼ਾ ਜਿਹੜਾ ਤਨ ਗੁਆਈ ਜਾਂਦਾ ਹੈ। ਸੋ ਸਮਝ ਔਰ ਆਪਣੇ ਸਰਬਾ, ਕਹਿੰਦੇ ਉਹ ਤੂੰ ਜਾਣ ਲਾ ਵੀ ਤੇਰਾ ਆਪਣੇ ਗੁਆ ਰਿਹਾ ਹੈ। ਬਾਦ ਖੋਏ ਸੋ ਜਾਏ ਭਲਾਈ, ਗੁਰੂ ਨਾਨਕ ਮੋਦੀ ਨੇ ਧਨ ਗੁਆ ਕੇ ਵਿਅਰਥ ਨਿਸ਼ਫਲ ਉਹਨੇ ਭੱਜ ਜਾਣਾ ਦੌੜ ਜਾਣਾ। ਸਗਰੋ ਝਗੜਾ ਤੁਝ ਘਰ ਪਾਈ, ਜੈ ਰਾਮਾ ਸਾਰਾ ਜਿਹੜਾ ਰਗੜਾ ਝਗੜਾ ਤਾਂ ਤੇਰੇ ਗਲ ਪੈ ਜਾਣਾ। ਸੋ ਖਰਚਨ ਕੋ ਲਖਤ ਆਸਾਨਾ, ਜਿਹੜਾ ਗੁਰੂ ਨਾਨਕ ਮੋਦੀ ਹੈ ਉਹ ਖਰਚਣ ਵਾਸਤੂ ਤਾਂ ਸੌਖੇ ਹੀ ਸਾਣਦਾ ਹੈ। ਤੁਝ ਕੋ ਮੁਸ਼ਕਲ ਬਨ ਹੈ ਮਹਾਨਾ, ਤੈਨੂੰ ਇਹ ਬਾਅਦ ਵਿੱਚ ਬੜੀ ਔਖਿਆਈ ਬਣ ਜਾਣੀ ਹੈ, ਉਹਨੂੰ ਇਹ ਖਰਚਣਾ ਸੌਖੇ ਹੀ ਕੰਮ ਹੈ। ਜਦੋਂ ਸਾਹਿਬ ਕਹਿੰਦਾ ਤੈਨੂੰ ਖਿਆਈ ਕਠਿਆਂ ਆਈ ਆ ਬਣਨੀ, ਭੂਪਤ ਪੂਰ ਲੇਹ ਨਿਜ ਲੇਖਾ, ਜਿਹੜਾ ਰਾਜਾ ਦੌਲਤ ਖਾਂ ਨਵਾਬ ਹੈ ਉਹਨੇ ਪੂਰਾ ਪੂਰਾ ਗਿਣ ਕੇ ਹਿਸਾਬ ਲੈਣਾ ਹੈ। ਚਲ ਹੈ ਇਲਾਜ ਨ ਤੂੰ ਦੇ ਸੇਖਾ, ਦੇਖ ਲਾ ਕੋਈ ਯਤਨ ਨੀ ਚੱਲਣਾ ਤੈਨੂੰ, ਸਾਰਾ ਜਿਹੜਾ ਕੋਈ ਵਾਧਾ ਵੱਧ ਗਿਆ ਨਾ ਉਹਨਾਂ ਦਾ ਦੇ ਮੁਕਾਇਆ ਤੈਨੂੰ ਦੇਣਾ ਪੈਣਾ ਹੈ। ਦੀਰਘ ਦਰਸ਼ੀ ਜੇ ਮਤਵਾਨ, ਉਹ ਜੈ ਰਾਮ ਜਿਹੜੇ ਕੋਈ ਬੁੱਧੀਵਾਨ ਲੰਮੀ ਸੋਚ ਵਿਚਾਲੇ ਦੂਰ ਦ੍ਰਿਸ਼ਟ ਹੁੰਦੇ, ਕਰ ਹੈ ਨ ਅਸ ਪ੍ਰਕਾਰ ਧਨ ਹਨ, ਇਸ ਤਰ੍ਹਾਂ ਆਪਣਾ ਜਿਹੜਾ ਧਨ ਹੈ ਨਾਸ ਨੀ ਕਰਦੇ ਬਰਬਾਦ ਨੀ ਕਰਦੇ ਹੁੰਦੇ। ਬਾਲ ਸਿਖਾਈ ਕੋ ਲਖ ਮੀਤਾ, ਜੈ ਰਾਮ ਸਾਡਾ ਤੂੰ ਬਾਲਕ ਉਮਰ ਦਾ ਮਿੱਤਰ ਹੈ, ਲੰਗੋਟੀ ਜਾ ਰਹੇ ਫੇਰਿਓ ਹੋਤ ਹੇਤ ਵਿਪਰੀਤਾ, ਇਸ ਕਰਕੇ ਬਈ ਉਹ ਜਿਹੜਾ ਮੋਦੀ ਖਾਨਾ ਹੈ ਉੱਥੇ ਕਹਿੰਦੇ ਬਹੁਤ ਤੇਰੇ ਤੋਂ ਉਲਟ ਗੱਲ ਹੋ ਰਹੀ ਹੈ ਤੇ ਅਸੀਂ ਉਹ ਵੇਖ ਕੇ ਆਏ ਹਾਂ। ਸਹਿ ਨਾ ਸਕੇ ਹਮ ਇਵ ਮਨ ਮਾਹੀ, ਇਸ ਤਰ੍ਹਾਂ ਕਹਿੰਦੇ ਤੇਰੇ ਵਾਸਤੇ ਉਹ ਮਾੜੀ ਗੱਲ ਹੋ ਰਹੀ, ਅਸੀਂ ਤਾਂ ਮਨ ਵਿੱਚ ਵੀ ਸਹਾਰ ਨਹੀਂ ਸਕੇ ਹਾਂ। ਅਪਰ ਹੇਤ ਕੋ ਜਾਣਹ ਨਾਹੀ, ਇਹਦੇ ਵਿੱਚ ਸਾਡਾ ਜਿਹੜਾ ਤੇਰੇ ਕੋਲ ਆਉਣ ਦਾ ਕਾਰਨ ਹੋਰ ਨਹੀਂ ਹੈ, ਤੈਨੂੰ ਦੱਸਣ ਆਏ ਆ ਸਮਝਾਉਣ ਆਏ ਵੀ ਬਚ ਜਾ, ਤੁਝ ਸਮਝਾਵਨ ਕੌ ਮਿਲ ਆਏ, ਜਿੰਨੇ ਆ ਨਾ ਤੈਨੂੰ ਸਮਝਾਉਣ ਪੈਣ ਲਈ ਚੱਲ ਕੇ ਆਏ। ਕਰੋ ਆਪ ਜੈਸੇ ਮਨ ਪਾਏ, ਜੈ ਰਾਮ ਜਿਵੇਂ ਤੇਰੇ ਮਨ ਨੂੰ ਚੰਗਾ ਲੱਗਦਾ ਉਵੇਂ ਕਰ ਲਾ, ਕਾਟਾ ਗਲ ਵਿੱਚ ਫਾਹਾ ਤੇਰੇ ਪੈਣਾ ਹੈ। ਪਾਵਸ ਸਮ ਪਿਸ਼ਨਨ ਕੀ ਬਾਨੀ, ਉਸ ਵੇਲੇ ਜਿਹੜੇ ਚੁਗਰ ਇਕੱਠੇ ਹੋ ਕੇ ਉਹਨਾਂ ਦੀ ਜਿਹੜੀ ਗੱਲਬਾਤ ਹੈ, ਕਹਿੰਦੇ ਉਹ ਜਿਹੜੀ ਜਿਵੇਂ ਬਰਸਾਤ ਰੋਜ਼ੀ ਬਾਰਿਸ਼ ਹੁੰਦੀ ਉਹਦੇ ਸਮਾਨ ਹੈ। ਚਿੰਤ ਆਪ ਗਾ ਕੀਨ ਮਹਾਨੀ, ਬਾਰਿਸ਼ ਦੀ ਰੁੱਤ ਵਿੱਚ ਖੁੱਲੀ ਬਾਰਿਸ਼ ਪੈ ਜਾਵੇ ਤੇ ਨਦੀ ਦਾ ਪਾਣੀ ਵੱਧ ਜਾਂਦਾ ਹੈ, ਇਸ ਤਰ੍ਹਾਂ ਕਹਿੰਦੇ ਚਿੰਤਾ ਰੂਪੀ ਜਿਹੜੀ ਨਦੀ ਹੈ ਜੈ ਰਾਮ ਦੀ ਵੱਧ ਗਈ, ਬਹੁਤ ਚਿੰਤਾ ਹੋ ਗਈ ਇਸ ਨੂੰ। ਕਮਲ ਕੋਮਲੰ ਮਨ ਜੈ ਰਾਮ, ਜਿਹੜਾ ਜੈ ਰਾਮ ਦਾ ਮਨ ਸੀ ਜਿਹੜਾ ਕਮਲ ਵਰਗਾ ਕੋਮਲ ਹੈ ਸੀ, ਨਰਮ ਸੀ। ਉਖਰਿਓ ਧੀਰਜ ਮੂਲ ਅਥਾਮ, ਕਹਿੰਦੇ ਧੀਰਜ ਰੂਪ ਜਿਹੜਾ ਮੁੱਢਾ ਉਹ ਖੜ ਗਿਆ ਪੁੱਟਿਆ ਗਿਆ ਬੇਰੋਕ ਹੋਣ ਕਰਕੇ ਚਿੰਤਾ ਪ੍ਰਵਾਦ। ਯਤਨ ਤੀਰ ਕਿਤ ਪਾਇਤ ਨਾਹੀ, ਇਸ ਕਰਕੇ ਕੋਈ ਉਪਰਾਲਾ ਹੀ ਰੂਪੀ ਜਿਹੜਾ ਕਿਨਾਰਾ ਉਹ ਕਿਸੇ ਪਾਸੇ ਤੋਂ ਪਾਉਂਦਾ ਨੀ, ਲੱਭਦਾ ਹੀ ਨੀ ਇਸ ਨੂੰ। ਬਹਿਓ ਪ੍ਰਵਾਹ ਗਟੀ ਕੇ ਮਾਹੀ, ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਗਿੱਟੀਆਂ ਗਿਣੀਆਂ ਸੋਚਾਂ ਸੋਚਣੀਆਂ ਇਸ ਪ੍ਰਵਾਹ ਦੇ ਵਿੱਚ ਰੁੜਿਆ ਹੈ ਇਹ ਜੈ ਰਾਮ। ਅਸ ਕਹਿ ਗਮ ਨੇ ਆਪਣ ਨਿਕੇਤਾ, ਇਸ ਤਰ੍ਹਾਂ ਦੀਆਂ ਲੂਤੀਆਂ ਜੀਆਂ ਲਾ ਕੇ ਤੇ ਆਪਣੋ ਆਪਣੇ ਘਰੇ ਚਲੇ ਗਈ ਇਹ। ਹੁਤੇ ਜੋ ਮੂਰਖ ਦੁਸ਼ਟ ਅਚੇਤਾ, ਸੁਲਤਾਨ ਵਿੱਚ ਮਹਾਂ ਮੂਰਖ ਤੇ ਦੁਸ਼ਟ ਤੇ ਅਚੇਤ ਬੇਸਮਝ ਸਨ, ਜਿਨ੍ਹਾਂ ਨੂੰ ਕੋਈ ਰੱਬ ਚੇਤੇ ਚੂਤੇ ਹੈ ਹੀ ਨਹੀਂ ਸੀ। ਵੈਸਹ ਸਦਨ ਨੀਵ ਕਰ ਗਰੀਵਾ, ਇੱਧਰ ਵਿਚਾਰਾ ਜੈ ਰਾਮ ਉਹਨਾਂ ਤੋਂ ਸੁਣ ਕੇ ਗਰਦਨ ਜੀ ਨੀਵੀ ਕਰਕੇ ਘਰ ਵਿੱਚ ਬੈਠਾ ਰਹਿੰਦਾ ਹੈ। ਮਨ ਹੋ ਬਣਿਓ ਚਿੰਤਾ ਕੀ ਸੀਵਾ, ਉਹਨਾਂ ਕਹਿੰਦੇ ਜਿਹੜਾ ਜੈ ਰਾਮ ਚਿੰਤਾ ਦੀ ਹੱਦ ਅਹੁਦੀ ਬਣ ਗਿਆ ਵੀ ਇਸ ਤੋਂ ਅੱਗੇ ਹੋਰ ਕੋਈ ਚਿੰਤਾ ਨੀ ਕਿਸੇ ਨੂੰ ਹੋਣੀ ਹੈ। ਨਿਸ ਦਿਨ ਬੀਤੇ ਗਿਣਤਿਓ ਗਿਣਤੀ, ਰਾਮ ਦਾ ਦਿਨ ਤੇ ਰਾਤ ਤਰ੍ਹਾਂ ਤਰ੍ਹਾਂ ਦੀਆਂ ਗਿਣਤੀਆਂ ਵਿਚਾਰਾਂ ਗਿਣਦਿਆਂ ਬੀਤਦਾ ਲੰਘਦਾ ਹੈ। ਕਰੈ ਦੀਨ ਹੈ ਪ੍ਰਭ ਸੋ ਬੇਨਤੀ, ਬਹੁਤ ਆਈ ਨਿਮਾਣਾ ਜਾ ਹੋ ਕੇ ਪਰਮੇਸ਼ਰ ਅੱਗੇ ਬੇਨਤੀਆਂ ਕਰਦਾ ਵੀ ਮਹਾਰਾਜ ਤੂੰ ਹੁਣ ਲੱਜਿਆ ਰੱਖਣੀ ਮੇਰੀ। ਔਰ ਅੰਤਰ ਮਾਨਤ ਬਹੁ ਖੇਦਾ, ਆਪਣੇ ਦੇ ਹਿਰਦੇ ਦੇ ਅੰਦਰ ਉਂਝ ਵੀ ਕੋਈ ਬਹੁਤ ਘਾਟਾ ਪੈ ਜਾਣਾ ਹੈ, ਮਹਾਰਾਜ ਨੇ ਭੱਜ ਜਾਣਾ ਹੈ, ਇਹ ਜਿੱਤ ਮੇਲ ਲੈਣੀ ਵਿਚ ਕਰਕੇ ਦੁੱਖ ਮੰਨਦਾ ਹਿਰਦੇ ਅੰਦਰ। ਵਹਿਰੇ ਨਾ ਕਿਸ ਢਿੱਗ ਭਾਖ ਹੈ ਭੇਦਾ, ਵਿਚਾਰਾ ਜੈ ਰਾਮ ਜਿਹੜਾ ਆਪਣਾ ਅੰਦਰਲਾ ਦੁੱਖ ਹੈ ਬਾਹਰ ਕਿਸੇ ਨੂੰ ਨੀ ਕਹਿੰਦਾ ਦੱਸਦਾ ਹੈ। ਜਬ ਨਾਨਕੀ ਦਸ਼ਾ ਬਿਲੋਕੀ, ਮੇਰੀ ਪਤਨੀ ਨਾਨਕੀ ਨੇ ਆਪਣੇ ਪਤੀ ਦੀ ਹਾਲਤ ਜੀ ਵੇਖੀ ਹੈ, ਹਰਖਹੀਨ ਪਤ ਕੀ ਮਤ ਸ਼ੋਕੀ, ਖੁਸ਼ੀ ਤੋਂ ਬਗੈਰ ਇਸਦੀ ਬੁੱਧੀ ਤੇ ਸ਼ੋਕ ਵਿੱਚ ਪਿਆ ਹੋਇਆ ਹੈ। ਹਿਰਦਾ ਗੁਣ ਹੈ ਕੋ ਭਾਇਓ ਕੁਕਾਜੂ, ਹਿਰਦੇ ਵਿੱਚ ਵਿਚਾਰਦੀ ਹੈ ਕੋਈ ਮਾੜਾ ਕੰਮ ਹੋ ਗਿਆ ਹੈ, ਚਿੰਤਮਾਨ ਹੋਇ ਬੈਠਿਓ ਆਜੂ। ਇਸ ਕਰਕੇ ਮੇਰਾ ਪਤੀ ਅੱਜ ਬਹੁਤ ਚਿੰਤਾ ਦੇ ਸਹਿਤ ਹੋ ਬੈਠਾ ਹੈ। ਤੁਲਸਾ ਦਾਸੀ ਭੇਵ ਜਨਾਇਆ, ਉਸ ਵੇਲੇ ਜਿਹੜੀ ਘਰ ਦੀ ਤੁਲਸਾ ਦਾਸੀ, ਉਸਨੇ ਨਾਨਕੀ ਜੀ ਨੂੰ ਸਾਰਾ ਭੇਤ ਜਨਾਇਆ ਸਮਝਾਇਆ। ਸੁਣ ਹੋ ਬਧੂ ਮੈਂ ਜਾਂ ਲੱਖ ਪਾਇਆ, ਜੈ ਰਾਮ ਦੀ ਬੋਟੀ ਮੈਂ ਸੁਣੋ ਜਿਵੇਂ ਜਾਣ ਪਾਇਆ ਹੈ। ਇੱਕ ਦਿਵਸ ਮਿਲ ਮਨ ਜੋ ਭਲੇਰੇ, ਇੱਕ ਦਿਨ ਦੀ ਗੱਲ ਹੈ, ਚੰਗੇ ਚੰਗੇ ਪਿੰਡ ਦੇ ਭਗਵੰਤੇ ਲੋਕ ਮੈਂ ਅਵਲੋਕੇ ਆਵਤ ਡੇਰੇ, ਮੈਂ ਕਹਿੰਦੇ ਵੇਖਿਆ ਸੀ ਉਹ ਲੋਕਾਂ ਨੂੰ ਇਹ ਆਪਣੇ ਘਰੇ ਆਉਂਦਿਆਂ ਹੋਇਆ, ਟਿਕਾਣੇ ਆਉਂਦਿਆਂ ਹੋਇਆ, ਤਾਂ ਦਿਨ ਤੇ ਇਹ ਚਿੰਤਾ ਮਨ ਤੋਂ ਚੰਗੇ ਚੰਗੇ ਤਕੜੇ ਲੋਕ ਆਏ, ਉਹਨੂੰ ਤਿੰਨ ਤੋਂ ਲੈ ਕੇ ਤੇਰਾ ਪਤੀ ਚਿੰਤਾ ਵਿੱਚ ਫਸਿਆ ਹੋਇਆ। ਕੋ ਜਾਣੈ ਕਿਆ ਤਿਨਹੈ ਬਖਾਨਾ, ਹੁਣ ਕੋਈ ਜਾਣੇ ਵੀ ਉਹਨਾਂ ਨੇ ਕੀ ਆ ਕੇ ਇਹਨਾਂ ਨੂੰ ਕਿਹਾ, ਜਿਸ ਕਰਕੇ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਸੁਣਤ ਨਾਨਕੀ ਸੁਮਤ ਸਜੂਤੀ, ਆ ਤੁਲਸਾਂ ਤੋਂ ਸੁਣ ਕੇ ਨਾਨਕੀ ਬੜੀ ਸ੍ਰੇਸ਼ਟ ਮਤ ਦੇ ਸਹਿਤ ਸੀ, ਸਿਆਣੀ ਸੀ। ਲਖ ਲੀਨੀ ਕਿਨ ਕੀਨੀ ਕਿਨ ਦੂਤੀ, ਜਾਣ ਲਿਆ ਵੀ ਕਿਸੇ ਨੇ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਇਹਦੇ ਕੋਲ ਆ ਕੇ ਚੁਗਲੀ ਕਰ ਦਿੱਤੀ ਹੈ। ਨਿਕਟ ਬੈਠ ਪਤ ਕੋ ਸਮਝਾਇਆ, ਉਸੇ ਵੇਲੇ ਪਤਨੀ ਨਾਨਕੀ ਜੈਰਾਮ ਪਤੀ ਕੋਲ ਬੈਠੀ ਹੈ ਤੇ ਇਹਨੂੰ ਸਮਝਾਇਆ ਹੈ। ਕਿਉਂ ਉਰ ਭਰਮੇ ਤੁਮ ਸੁਖ ਦਾਇਆ, ਇਹ ਸੁਖ ਦੇਣ ਵਾਲੇ ਕਿਉਂ ਹਿਰਦੇ ਵਿੱਚ ਚੁਗਲੀਆਂ ਸੁਣ ਕੇ ਤੁਸੀਂ ਭਰਮ ਕੇ ਭਟਕ ਗਏ। ਪੂਰਬ ਪਤਾ ਲਇਓ ਭਲ ਦੇਖੀ, ਦੇਖ ਲਓ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾਂ ਤੁਸੀਂ ਅਜਮੈਸ਼ ਕਰ ਲਈ, ਪ੍ਰਤਿਆਵਾ ਲੈ ਲਿਆ, ਚੰਗੀ ਤਰ੍ਹਾਂ ਦੇਖ ਲਿਆ ਹੀ ਹੈ। ਉਰ ਮਹਿ ਸ਼ਰਦਾ ਧਰਹੋ ਵਿਸੇਖੀ, ਇਸ ਕਰਕੇ ਪਤੀ ਉਹ ਚੁਗਲਾਂ ਦੀਆਂ ਚੁਗਲੀਆਂ ਸੁਣ ਕੇ ਹਿਰਦੇ ਵਿੱਚੋਂ ਸ਼ਰਦਾ ਨਾ ਤੂੰ ਛੱਡ, ਚੰਗੀ ਤਰ੍ਹਾਂ ਹਿਰਦੇ ਵਿੱਚ ਸ਼ਰਦਾ ਧਾਰ। ਸਭ ਅਨਜਾਨ ਭਨ ਹੈ ਜੇ ਮਾਨਵ, ਜਿੰਨੇ ਮਨੁੱਖ ਇੱਥੇ ਬੇਸਮਝ ਹੈ ਐਵੇਂ ਮਾਰੀ ਜਾਂਦੇ ਜੇ ਬੜੀਆਂ, ਤਿਨਕੇ ਭੇਵ ਮੰਦ ਨਹਿ ਜਾਨਵ। ਨਾਨਕ ਸਾਹਿਬ ਦਾ ਜਿਹੜਾ ਭੇਤ ਹੈ, ਕਹਿੰਦੇ ਉਹ ਮਨੁੱਖ ਜਿਹੜੇ ਬੇਸਮਝ ਉਹ ਨਹੀਂ ਜਾਣਦੇ ਸਮਝਦੇ ਹਾਂ। ਇਸ ਪ੍ਰਕਾਰ ਕਹਿ ਬਹੁ ਸਮਝਾਵੈ, ਇਸ ਤਰ੍ਹਾਂ ਜਿਹੜੀ ਪਤਨੀ ਨਾਨਕੀ ਹੈ ਜੈਰਾਮ ਨੂੰ ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਭਾਵੇਂ ਸਮਝਾਉਂਦੀ ਬੁਝਾਉਂਦੀ ਹੈ। ਤਦ ਜੈਰਾਮ ਨ ਚਿੰਤਾ ਜਾਵੈ, ਤਾਂ ਵੀ ਕਹਿੰਦੇ ਜੈਰਾਮ ਦੀ ਜਿਹੜੀ ਉਹ ਚੁਗਲਾਂ ਨੇ ਚੁਗਲੀ ਕਰ ਦਿੱਤੀ, ਉਹ ਚਿੰਤਾ ਨਹੀਂ ਜਾਂਦੀ। ਮਨ ਮਹਿ ਬਸੀ ਬਿਸਨ ਕੀ ਬਾਨੀ, ਚੁਗਲਾਂ ਦੀ ਗੱਲ ਕਹਿੰਦੇ ਮਨ ਦੇ ਵਿੱਚ ਐਸੀ ਘਰ ਘਰ ਵੀ ਬਸ ਗਈ ਹੈ, ਜੈਨ ਵਿੱਚ ਚਲੀ ਗਈ ਹੈ। ਬਿਨ ਸਤ ਦੇਖੇ ਹੋਏ ਨਹਾਨੀ, ਇੰਨਾ ਚਿਰ ਹਿਸਾਬ ਕਿਤਾਬ ਨਹੀਂ ਨਾ ਹੁੰਦਾ ਸੱਚ ਦੇਖੇ ਤੋਂ ਬਗੈਰ, ਕਹਿੰਦੇ ਚਿੰਤਾ ਇਹਦੀ ਨਾਸ ਨਹੀਂ ਹੁੰਦੀ ਹੈ। ਸ੍ਰੀ ਨਾਨਕ ਤਬ ਅੰਤਰ ਜਾਮੀ, ਇਧਰ ਗੁਰੂ ਨਾਨਕ ਸਾਹਿਬ ਸਾਰਿਆਂ ਦੀਆਂ ਦਿਲਾਂ ਦੇ ਜਾਣਨ ਵਾਲੇ ਅੰਤਰ ਜਾਮੀ ਹੈ। ਲਖ ਲੀਨੀ ਦੂਤਨ ਕੀ ਖਾਮੀ, ਉਹਨਾਂ ਨੇ ਚੱਟ ਪੱਟ ਮੋਦੀ ਖਾਨੇ ਤੇ ਬੈਠਾ ਜਾਣ ਲਿਆ ਵੀ ਆ ਜਿਹੜੇ ਦੁਸ਼ਟ ਲੋਕ ਆ ਉਹਨਾਂ ਨੇ ਸਾਡੇ ਸੰਬੰਧ ਵਿੱਚ ਚੁਗਲੀ ਕਰਤੀ ਜੈ ਰਾਮ ਕੋਲ ਜਾ ਕੇ। ਪੁਨ ਜਰਾਮ ਚਿੰਤਾ ਤੁਰ ਚੀਨਾ, ਫਿਰ ਜਾਣਿਆ ਵੀ ਜਿਹੜਾ ਜੈ ਰਾਮ ਵਿਚਾਰਾ ਚਿੰਤਾ ਨਾਲ ਵਿਆਕਲ ਹੋਇਆ ਬੈਠਾ ਹੈ। ਜਿਹ ਮਨ ਪਿਛਨਨ ਬਾਨੀ ਭੀਨਾ, ਜਿਹੜਾ ਮਨ ਹੈ ਕਹਿੰਦੇ ਉਹਨਾਂ ਦਾ ਚੁਗਲਾਂ ਦੀ ਬਾਣੀ ਵਿੱਚ ਲੀਨ ਹੋ ਗਿਆ, ਚਿੰਤਾ ਵਿੱਚ ਫਸ ਗਿਆ, ਚੁਗਲੀ ਘਰ ਘਰ ਗਈ ਉਹਦੇ ਅੰਦਰ। ਤਾਂ ਕਿ ਚਿੰਤਾ ਹਤਨੇ ਹੇਤਾ, ਉਹ ਜੈ ਰਾਮ ਦੀ ਚਿੰਤਾ ਨੂੰ ਨਾਸ਼ ਕਰਨ ਵਾਸਤੇ ਗਮਨੇ ਸ੍ਰੀ ਬੇਦੀ ਕੁੱਲ ਕੇਤਾ, ਸ਼ਾਮ ਦਾ ਸਮਾਂ ਹੋਇਆ, ਗੁਰੂ ਨਾਨਕ ਸਾਹਿਬ ਜੀ ਉਹ ਘਰ ਵੱਲ ਨੂੰ ਚੱਲ ਕੇ ਆ ਗਏ ਹਨ। ਸਦਨ ਜਾਏ ਸਾਦਰ ਦੁੱਖ ਕਦਨਾ, ਘਰ ਵੇ ਜਾ ਕੇ ਸਤਿਕਾਰ ਨਾਲ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ, ਵੈਸੇ ਮੰਚ ਪਰ ਪੰਕਜ ਬਦਨਾ, ਉਹਨਾਂ ਦਾ ਕਵਲ ਵਰਗਾ ਚਿਹਰਾ ਹੈ ਉਹ ਪਣਗ ਉੱਪਰ ਜਾ ਬੈਠੇ। ਮਧੁਰ ਮ੍ਰਿਦੁਲ ਬੋਲੇ ਮੁਖ ਬਾਣੀ, ਗੁਰੂ ਮਹਾਰਾਜ ਮੁਖੋਂ ਬੜੀ ਕੋਮਲ ਤੇ ਮਿੱਠੀ ਬਾਣੀ ਬਚਨ ਬੋਲੇ ਹਨ। ਜਨ ਚਿੰਤਾ ਰੁਝ ਚੂਰ ਨਿਸ਼ਾਨੀ। ਜਿਹੜਾ ਜੈ ਰਾਮ ਦੀ ਚਿੰਤਾ ਨੂੰ ਬਹੁਤ ਰੱਗਾ ਰੋਗ ਲੱਗਿਆ ਉਹਨੂੰ ਦੂਰ ਕਰਨ ਵਾਸਤੇ ਮਹਾਰਾਜ ਦੀ ਜਿਹੜੀ ਬਚਨ ਬਾਣੀ ਹੈ ਚੂਰਨ ਦੇ ਸਦਰਸ ਹੈ। ਜੀਜਾ ਜੀ ਲੇਖਾ ਕਰਵਾਈਏ। ਮਹਾਰਾਜ ਕਹਿੰਦੇ ਹੈ ਭਾਈਆ ਜੀ ਜਿਹੜਾ ਹਿਸਾਬ ਕਿਤਾਬ ਜਾ ਕਰ ਕਰਵਾ ਲਈਏ। ਸਭ ਹੈ ਹਿਸਾਬ ਨਵਾਬ ਦਿਵਾਈਏ। ਜਿਹੜਾ ਦੌਲਤ ਖਾਂ ਨਵਾਬ ਹੈ ਉਹਨੂੰ ਸਾਰਾ ਜਿਹੜਾ ਪਿਛਲਾ ਹਿਸਾਬ ਕਿਤਾਬ ਦਾ ਦੇ ਦਵਾ ਦਈਏ। ਬੀਤੇ ਬਹੁ ਬਾਸੁਰ ਬਿਨ ਲੇਖੇ। ਹਿਸਾਬ ਕਿਤਾਬ ਕੀਤੇ ਤੋਂ ਬਗੈਰ ਬਹੁਤ ਦਿਨ ਲੰਘ ਗਏ। ਕਰਵਾਵਹ ਨਿਕਸ ਹੈ ਕੁਛ ਸੇਖੇ। ਕਰਕੇ ਜੈ ਰਾਮ ਜੀ ਤੁਸੀਂ ਨਵਾਬ ਨੂੰ ਕਹਿ ਕੇ ਹਿਸਾਬ ਕਿਤਾਬ ਕਰਵਾ ਦਈਏ ਜਿਸ ਕਰਕੇ ਆਪਣੇ ਜਿਹੜੇ ਬਾਕੀ ਵਾਧੇ ਦੇ ਰੁਪਈਏ ਨਿਕਲ ਜਾਣ। ਸੁਣ ਜੈ ਰਾਮ ਹਿਰਦੇ ਹਰ ਖਾਇਓ। ਮਹਾਰਾਜ ਦੀ ਗੱਲਬਾਤ ਸੁਣ ਕੇ ਜੈ ਰਾਮ ਤਾਂ ਹਿਰਦੇ ਵਿੱਚ ਬਹੁਤ ਹੀ ਖੁਸ਼ ਹੋ ਗਿਆ। ਜਨ ਸ਼ਰਧਾ ਧਨ ਖੋਇਓ ਪਾਇਓ। ਯਾਨੀ ਜਿਹੜਾ ਸ਼ਰਧਾ ਰੂਪੀ ਧਨ ਇਹਦਾ ਗੁਆਚ ਗਿਆ ਸੀ ਅੱਜ ਫਿਰ ਇਹਨੇ ਪਾ ਲਿਆ। ਸ਼ਰਧਾ ਰੂਪੀ ਧਨ ਫਿਰ ਇਹਨੂੰ ਮਿਲ ਗਿਆ ਫਿਰ ਸ਼ਰਧਾ ਹੋਇਆ ਜੀ। ਹੁਤੀ ਚਿੰਤ ਜਾ ਕੀ ਦਿਨ ਰਾਤੀ। ਆਪਣੇ ਮਨ ਵਿੱਚ ਕਹਿੰਦਾ ਜਿਸ ਗੱਲ ਦੀ ਰਾਤ ਦਿਨ ਮੈਨੂੰ ਚਿੰਤਾ ਲੱਗੀ ਰਹਿੰਦੀ ਸੀ। ਅਕਸ਼ ਮਾਤ ਸੋ ਬਣੀ ਸੁਹਾਤੀ। ਉਹ ਚਿੰਤਾ ਨੂੰ ਲਾਉਣ ਵਾਸਤੇ ਜਿਹੜੀ ਗੱਲ ਅਚਨਚੇਤ ਹੀ ਚੰਗੀ ਬਣ ਗਈ ਇਹਨਾਂ ਨੇ ਆਪੇ ਕਹਿ ਦਿੱਤਾ ਹੈ। ਲੈ ਨਿਦੇਸ਼ ਗਾ ਪਾਸ ਨਰੇਸ਼ਾ। ਉਸੇ ਵੇਲੇ ਜਿਹੜਾ ਰਾਜਾ ਨਵਾਬ ਉਹਦੇ ਕੋਲ ਆਗਿਆ ਲੈਣ ਵਾਸਤੇ ਕੋਲ ਚਲਿਆ ਗਿਆ। ਕੋਸ਼ਿਸ਼ ਬਹਿਰੇ ਕੀਏ ਸ਼ੁਭ ਬੇਸਾ। ਜਾਣ ਤੋਂ ਪਹਿਲਾਂ ਕਹਿੰਦੇ ਜਿਹੜਾ ਜੈ ਰਾਮ ਆਪਣੇ ਸਰੀਰ ਤੇ ਚੰਗੀ ਪੁਸ਼ਾਕ ਬੰਨੀ ਚੰਗਾ ਵਧੀਆ ਲਿਬਾਸ ਜਿਹਾ ਬਣਾਇਆ ਸਜ ਫਜ ਗਿਆ। ਨਿਕਟ ਬੈਠ ਕਹਿ ਸੁਣ ਨਿਰਿਪ ਲੋਦੀ। ਉਸ ਵੇਲੇ ਦੌਲਤ ਖਾਂ ਦੇ ਕੋਲ ਬੈਠ ਕੇ ਜੈ ਰਾਮ ਨੇ ਕਿਹਾ ਜੀ ਸੁਣੋ ਕਰ ਉਹ ਹਿਸਾਬ ਚਹਿਤ ਤੁਮ ਮੋਦੀ। ਤੁਹਾਡਾ ਮੋਦੀ ਹੈ ਨਾ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਸਾਰਾ ਹਿਸਾਬ ਕਿਤਾਬ ਜਿਹਾ ਪਿਛਲਾ ਕਰਿਆ ਕਰਾਇਆ ਚਾਹੁੰਦੇ। ਕਾਲ ਵਿਸਾਲ ਬਿਤਿਓ ਬਿਨ ਲੇਖੇ। ਬਿਨਾਂ ਹਿਸਾਬ ਕਿਤਾਬ ਕੀਤੇ ਤੋਂ ਬਹੁਤ ਸਮਾਂ ਲੰਘ ਗਿਆ ਹੈ। ਆਮਦ ਖਰਚ ਉਚਿਤ ਅਬ ਦੇਖੇ। ਇਸ ਕਰਕੇ ਹਿਸਾਬ ਕਿਤਾਬ ਕਰਕੇ ਦੇਖਣਾ ਚਾਹੀਦਾ ਵੀ ਆਮਦਨ ਕਿੰਨੀ ਹੋਈ ਹੈ ਤੇ ਖਰਚ ਕਿੰਨਾ ਕੁ ਹੋਇਆ ਹੈ। ਪੂਰਬ ਦੌਲਤ ਖਾਂ ਢਿੱਗ ਦੂਤੀ। ਜੈ ਰਾਮ ਬਾਂ ਕਹਿੰਦੇ ਦੌਲਤ ਖਾਂ ਦੇ ਕੋਲ ਵੀ ਪਹਿਲਾਂ ਹੀ ਦੁਸ਼ਟ ਲੋਕ ਮਿਲ ਕਰਤ ਬਹੂਤੀ। ਦੁਸ਼ਟ ਲੋਕ ਮਿਲ ਮਿਲ ਕੇ ਬੜੀਆਂ ਚੁਗਲੀਆਂ ਕਰਦੇ ਸੀ ਇਹ ਨਵਾਬ ਕੋਲ। ਸਰਬ ਦਰਬ ਕੋ ਖੋ ਕਰ ਨਾਨਕ। ਕਹਿੰਦੇ ਸੀ ਨਵਾਬ ਨੂੰ ਕਿ ਜਿਹੜਾ ਗੁਰੂ ਨਾਨਕ ਮੋਦੀ ਹੈ ਤੇਰਾ ਸਾਰਾ ਧਨ ਗੁਆ ਕੇ ਹੋਏ ਪਲਾਇਨ ਅਚਾਨਕ। ਨਵਾਬਾ ਅਚਨਚੇਤ ਕਿਸੇ ਦਿਨ ਇਹਨੇ ਪਗੌੜਾ ਹੋ ਜਾਣਾ ਭੱਜ ਜਾਣਾ ਹੈ। ਸੁਣਤ ਜਰਾਮ ਬਚਨ ਭੂਪਾਲਾ। ਜੈ ਰਾਮ ਦੇ ਬਚਨਾਂ ਨੂੰ ਸੁਣ ਕੇ ਰਾਜੇ ਦੇ ਬਚਨਾਂ ਨੂੰ ਸੁਣ ਕੇ ਜੈ ਰਾਮ ਨੇ ਬੋਲਿਓ ਸੰਸਾ ਮੁਝੈ ਵਿਸਾਲਾ। ਲੱਗਿਆ ਵੀ ਜਿਵੇਂ ਤੁਹਾਨੂੰ ਸੰਸਾ ਉਵੇਂ ਮੈਨੂੰ ਵੀ ਬੜਾ ਸੰਸਾ। ਮੇਰੇ ਕੋਲ ਵੀ ਬਹੁਤ ਆ ਕੇ ਕਹਿੰਦੇ ਰਹੇ ਵੀ ਇਹਨਾਂ ਨੇ ਭੱਜ ਜਾਣਾ। ਲੇਖੇ ਤੇ ਸੋ ਹੋਏ ਬਿਨਾਸ਼ੀ। ਜਦੋਂ ਕਹਿੰਦੇ ਹਿਸਾਬ ਕਿਤਾਬ ਹੋ ਜਾਊ ਨਾਲੇ ਤੁਹਾਡਾ ਸੰਸਾ ਖਤਮ ਨਾਲੇ ਮੇਰਾ ਸੰਸਾ ਖਾਸ ਹੋ ਜਾਏਗਾ। ਬੋਲ ਲੇ ਹੁਤਾ ਕੋ ਮਮ ਪਾਸੀ। ਇਸ ਕਰਕੇ ਨਵਾਬ ਕਹਿਣ ਲੱਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਹੁਣ ਮੇਰੇ ਕੋਲ ਬੁਲਾ ਲਿਓ ਸੱਦ ਲਿਆਓ। ਨਿਦਾ ਦਿਜ ਜੈ ਰਾਮ ਪਠਾਇਆ। ਉਸੇ ਵੇਲੇ ਜੈ ਰਾਮ ਨੇ ਜਿਹੜਾ ਇਹਨਾਂ ਦਾ ਘਰ ਦਾ ਪੁਰੋਹਿਤ ਨਿਦਾ ਸੀ ਉਸਨੂੰ ਭੇਜ ਦਿੱਤਾ ਹੈ। ਆ ਨਿਦੇ ਯਾ ਬਚਨ ਅਲਾਇਆ। ਨਿਦੇ ਪੁਰੋਹਿਤ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਚਨ ਕਿਹਾ ਹੈ। ਚਲੋ ਆਪ ਕਰ ਲੀਜੈ ਲੇਖਾ। ਗੁਰੂ ਨਾਨਕ ਸਾਹਿਬ ਮੋਦੀ ਜੀ ਚਲੋ ਨਵਾਬ ਕੋਲ ਸਾਰਾ ਹਿਸਾਬ ਕਿਤਾਬ ਕਰ ਕਰਾ ਲਓ। ਨਿਰਪ ਬੁਲਾਏ ਜਹ ਸਭਾ ਵਿਸੇਖਾ। ਉੱਥੇ ਬੜੀ ਤਗੜੀ ਸਭਾ ਲੱਗੀ ਉੱਥੇ ਨਵਾਬ ਤੁਹਾਨੂੰ ਬੁਲਾ ਰਿਹਾ ਸਦ ਰਿਹਾ ਹੈ। ਕਹਿ ਬਾਲਾ ਸ਼੍ਰੀ ਅੰਗਦ ਪੂਰਨ। ਭਾਈ ਬਾਲਾ ਜੀ ਕਹਿੰਦੇ ਹੇ ਪੂਰਨ ਗੁਰੂ ਅੰਗਦ ਸਾਹਿਬ ਸਤਿਗੁਰੂ ਜੀ ਸੁਣ ਹੋ ਤਿਆਰ ਭਏ ਤਬ ਤੂਰਨ। ਦੇ ਪ੍ਰੋਹਤ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਹੱਟ ਤੋਂ ਚੱਲਣ ਲਈ ਛੇਤੀ ਤਿਆਰ ਹੋ ਗਏ। ਵਹੀ ਵਿਸਾਲ ਦੀਨ ਮੁਝ ਹਾਥਾ, ਬਾਲਾ ਜੀ ਕਹਿੰਦੇ ਜਿਹੜੀ ਬੜੀ ਲੇਖੇ ਵਾਲੀ ਵਹੀ ਜੀ ਉਹ ਮੇਰੇ ਹੱਥਾਂ ਵਿੱਚ ਪਕੜਾ ਦਿੱਤੀ ਸਤਿਗੁਰਾਂ ਨੇ। ਗਮਨ ਕੀਓ ਨਰਿਪ ਢਿਗ ਜਗਨਾਥਾ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਹਿਸਾਬ ਕਿਤਾਬ ਕਰਨ ਵਾਸਤੇ ਨਵਾਬ ਵੱਲ ਨੂੰ ਚੱਲਣਾ ਕੀਤਾ। ਮੰਦ ਮੰਦ ਸੁੰਦਰ ਗਤ ਭਾਰੀ, ਆਪ ਜੀ ਦੀ ਜਿਹੜੀ ਟੋਰ ਹੈ ਕਹਿੰਦੇ ਹੌਲੀ ਹੌਲੀ ਜਾ ਰਹੇ ਹੈ, ਬੜੀ ਸੋਹਣੀ ਲੱਗ ਰਹੀ ਹੈ। ਪਹੁੰਚਤ ਭੇ ਤਬ ਸਭਾ ਮਜਾਰੀ, ਇਸ ਤਰ੍ਹਾਂ ਮਾਰਾ ਹੌਲੀ ਹੌਲੀ ਚੱਲਦੇ ਨਵਾਬ ਦੀ ਸਭਾ ਵਿੱਚ ਜਾ ਹੀ ਪਹੁੰਚੇ। ਕਾਜੀ ਖਾਨ ਦੀਵਾਨ ਮੁਲਾਨੇ, ਜੇ ਸਭਾ ਵਿੱਚ ਕਾਜੀ ਬੈਠੇ ਹੈ, ਪਠਾਨ ਬੈਠੇ ਹੈ, ਹੋਰ ਮੁਲਾਣੇ ਵੀ ਬੈਠੇ ਹਨ। ਜਹ ਵੈਸੇ ਨੀਕੇ ਕਰ ਬਾਨੇ, ਦੀਵਾਨ ਵੀ ਬੈਠੇ ਜਿਹੜੇ ਚੰਗੇ ਚੰਗੇ ਲਿਬਾਸ ਭਾਵੇਂ ਬਣਾ ਕੇ ਪੇਖ ਧਾਰ ਕੇ ਬੈਠੇ ਸਜ ਵਜ ਕੇ। ਸਭਨ ਸ਼੍ਰੋਮਣ ਦੌਲਤ ਖਾਨਾ, ਸਾਰਿਆਂ ਵਿੱਚੋਂ ਜਿਹੜਾ ਸ਼੍ਰੋਮਣੀ ਦੌਲਤ ਖਾਨ ਭਾਵ ਹੈ, ਸੇਵਹਿ ਜਾਹਿ ਸੁਭਟ ਬਿਦ ਨਾਨਾ ਜੀ, ਕਹਿੰਦੇ ਸੇਵਾ ਰੱਖਿਆ ਪਹਿਰਾ ਕਹਿੰਦੇ ਕਰ ਰਿਹਾ ਤਰ੍ਹਾਂ ਤਰ੍ਹਾਂ ਦੇ ਨਾਲ ਸੂਰਮੇ, ਤਹਾਂ ਹੋਏ ਠਾਡੇ ਸੁਖ ਧਾਮਾ। ਉਹ ਸਭਾ ਦੇ ਵਿੱਚ ਖੜਿਆ ਹੋ ਕੇ ਜੋ ਸੁਖਾਂ ਦੇ ਘਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ, ਬਿਦ ਨੀਕੀ ਸੌਕੀਨ ਸਲਾਮਾ, ਚੰਗੇ ਢੰਗ ਦੇ ਨਾਲ ਕਹਿੰਦੇ ਇਸ ਤਰ੍ਹਾਂ ਸਿਜਦਾ ਕੀਤਾ ਹੈ। ਸ੍ਰੀ ਗੁਰ ਦੇਸ਼ ਨਰਿਪ ਦ੍ਰਿਸ਼ਟ ਬਿਲੋਕੀ, ਉਸ ਵੇਲੇ ਨਵਾਬ ਨੇ ਗੁਰੂ ਮਹਾਰਾਜ ਦੀ ਨਿਗਾਹ ਤਰਫ ਕਰਕੇ ਤੱਕਿਆ, ਨਿਗਾਹ ਨਜ਼ਰ ਨਾਲ ਤੱਕਿਆ ਹੈ। ਜਾਂ ਕੀ ਮਤ ਸ਼ਰਧਾ ਤੇ ਫੋਕੀ, ਇਸ ਨਵਾਬ ਦੀ ਜਿਹੜੀ ਅਕਲ ਬੁੱਧੀ ਹੈ ਮਹਾਰਾਜ ਦੀ ਸ਼ਰਧਾ ਤੋਂ ਰਹਿਤ ਹੈ। ਬੂਜਤ ਭਾ ਤੁਮਾਰ ਕੋ ਨਾਮਾ, ਉਸ ਵੇਲੇ ਨਵਾਬ ਪੁੱਛਣ ਲੱਗਿਆ ਵੀ ਮੋਦੀਆ ਤੇਰਾ ਨਾਮ ਭੁਲਾ ਕੀ ਹੈ। ਭਨੀਏ ਭੋ ਮੋਦੀ ਅਬ ਰਾਮਾ, ਇਸ ਮੋਦੀ ਸੋਹਣਾ ਆਪਣਾ ਨਾਮ ਦੱਸੀਏ ਮੈਨੂੰ। ਕਮਲ ਨੈਣ ਸੁਣ ਗਿਰਾ ਉਚਾਰੀ, ਇਹਨਾਂ ਦੇ ਕਮਲ ਵਰਗੇ ਨੇਤਰ ਉਹਨਾਂ ਨੇ ਸੁਣ ਕੇ ਉਹ ਵਚਨ ਬਾਣੀ ਕਿਹਾ ਨਵਾਬ ਨੂੰ, ਅਹ ਨਾਮ ਨਾਨਕ ਨਿਰੰਕਾਰੀ, ਬਾਬਾ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਮੈਂ ਸਮਝਿਓ ਕਹਿਓ ਤੁਮਾਰੋ, ਆਪ ਕਹਿਣ ਲੱਗਾ ਮੈਂ ਤੁਹਾਡਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ। ਸੰਗ ਮਾਇ ਨੇ ਫੇਰ ਉਚਾਰੋ, ਜਿਹੜਾ ਆਪਣਾ ਨਾਮ ਹੈ ਆਪਣੇ ਅਰਥਾਂ ਮਹਿਨਿਆਂ ਸਮੇਤ ਸਾਨੂੰ ਦੱਸ ਵੀ ਇਹ ਨਾਨਕ ਨਿਰੰਕਾਰੀ ਦੇ ਅਰਥ ਕੀ ਹੈ ਮਹਿਨੇ ਕੀ ਹੈ। ਤਬ ਜਰਾਮ ਬੋਲਿਓ ਮਤ ਸ਼ਾਲੀ, ਹਾਂ ਮਹਾਰਾਜ ਤਾਂ ਚੁੱਪ ਰਹੇ ਆ, ਜਿਹੜਾ ਬੁੱਧੀ ਦਾ ਕਰ ਜੈ ਰਾਮ ਹੈ ਉਹ ਬੋਲਿਆ ਇਹ ਨਵਾਬ ਨੂੰ। ਬੀਚ ਪਾਰਸੀ ਰੀਤ ਸੰਭਾਲੀ, ਕਹਿੰਦੇ ਫਾਰਸੀ ਦੇ ਵਿੱਚ ਰੀਤੀ ਸੰਭਾਲ ਕੇ ਫਾਰਸੀ ਵਿੱਚ ਹੀ ਬੋਲਿਆ ਹੈ। ਦੇਸ਼ ਬਹਾ ਜੋ ਬਿਨਾ ਨਮੂਨੇ, ਵੀ ਨਾਨਕ ਨਿਰੰਕਾਰੀ ਦੇ ਮਹਿਨੇ ਇਹ ਹੈ ਵੀ ਜਿਹੜਾ ਬੇਸਵਾ ਜਿਹੜਾ ਬਿਨਾ ਸੰਸਿਆ ਤੋਂ ਸ਼ੰਕਾ ਤੋਂ ਹੈ, ਬਿਨਾ ਨਮੂਨੇ ਤੋਂ ਹੈ, ਬਿਨਾ ਆਕਾਰ ਤੋਂ ਹੈ। ਬੇਚ ਗੂਨ ਯਜਦਾ ਬੇਚੂਨੇ, ਇਸੇ ਤਰ੍ਹਾਂ ਜਿਹੜਾ ਬਿਨਾ ਗੁਣ ਕੀ ਰੰਗ ਰੂਪ ਤੋਂ ਚਿਹਨ ਚੱਕਰ ਤੋਂ ਬਿਨਾ ਹੈ, ਇਸ ਤਰ੍ਹਾਂ ਜਜਦਾ ਜਿਹੜਾ ਰੱਬ ਹੈ ਸਾ। ਨੇਤ ਨੇਤ ਕਹਿ ਬੇਦ ਕਿਤੇਬਾ, ਇਸ ਕਹਿੰਦੇ ਰੱਬ ਨੂੰ ਬੇਦ ਵੀ ਜਿਹੜੇ ਤਿਕਤੇ ਅੰਜੀਲ ਤੁਰੇਦ ਕੁਰਾਨ ਆਦਿਕ ਉਹ ਨੇਤ ਨੇਤ ਕਰਕੇ ਬੇਅੰਤ ਬੇਅੰਤ ਕਰਕੇ ਕਹਿੰਦੇ ਹਨ। ਲਖਿਓ ਨ ਕਿਨਹੂ ਕਰਤ ਹਿਸੇਬਾ, ਨਵਾਬ ਜੀ ਦਾ ਹਿਸਾਬ ਕਰਦਿਆਂ ਕਿਸੇ ਨੇ ਜਾਣਿਆ ਨੀ ਵੀ ਉਹ ਕਿੰਨਾ ਕੁ ਮਹਾਨ ਹੈ। ਕਰਨ ਹਾਰ ਤਾਂ ਸਿਫਤੀ ਬੰਦਾ, ਉਹਦੀ ਸਿਫਤ ਕਰਨ ਵਾਲਾ ਮੈਂ ਬੰਦਾ ਹਾਂ ਦਾਸ ਹਾਂ। ਮੈਂ ਹਾਂ ਕਹਿ ਨਾਨਕ ਸੁਖ ਕੰਦਾ, ਸੁਖਾਂ ਦੇ ਬੱਦਲ ਗੁਰੂ ਨਾਨਕ ਕਹਿੰਦੇ ਉਹ ਜਿਹੜਾ ਸਿਫਤੀ ਸੇਵਤ ਕਰਨ ਵਾਲਾ ਮੈਂ ਉਹਦਾ ਦਾਸ ਹਾਂ ਸੇਵਕ ਹਾਂ, ਮੈਂ ਨਾਨਕ ਸੇਵਤ ਕਰਨ ਵਾਲਾ ਦਾਸ ਹਾਂ, ਇਹਦੇ ਅਰਥ ਹੈ ਨਾਨਕ ਨਿਰੰਕਾਰੀ ਦੇ। ਬਿਗਸਾ ਬਹੁ ਨਵਾਬ ਸੁਣ ਬਾਨੀ, ਜੋ ਨਵਾਬ ਦੀ ਅਰਥਾਂ ਸਹਿਤ ਗੱਲਬਾਤ ਸੁਣ ਕੇ ਜਿਹੜਾ ਇਹ ਬੜਾ ਕਹਿੰਦੇ ਹੱਸਿਆ ਜਾਇਆ, ਜਾਣੀ ਇਹਨੇ ਮਖੌਲ ਜਾ ਸਮਝਿਆ ਹੈ। ਮਤ ਜਾ ਕੀ ਵਿਸ਼ੇਨ ਲਪਟਾਨੀ, ਜਿਹੜੀ ਮਖੌਲ ਜਾ ਹੀ ਸਮਝਿਆ ਹੱਸਿਆ ਜਾ, ਜਿਹਦੀ ਬੁੱਧੀ ਕਹਿੰਦੇ ਵਿਸ਼ਿਆਂ ਵਿਕਾਰਾਂ ਵਿੱਚ ਫਸੀ ਹੋਈ ਹੈ, ਲਪਟੀ ਹੋਈ ਹੈ। ਕਰਤ ਕੁਤਰਕਹਿ ਬੋਲਿਓ ਬੈਨਾ। ਹਾਏ ਜੈ ਰਾਮ ਦੇ ਜਿਹੜੇ ਅਰਥ ਜੇ ਕੀਤੇ ਆ ਨਾ ਗੱਲ ਜੀ ਕੀ ਤੇ ਹੁਜਤ ਜੀ ਕਰਕੇ ਬਚਨ ਬੋਲਿਆ ਹੈ। ਮੋਦੀ ਵਿਆਹ ਲਇਓ ਕਿਤ ਕਹਿ ਨਾ। ਜੈ ਰਾਮਾ ਤੂੰ ਇਹ ਦੱਸ ਜਿਹੜਾ ਇਹ ਮੋਦੀ ਗੁਰੂ ਨਾਨਕ ਨਿਰੰਕਾਰੀ ਇਹਦਾ ਕਿਤੇ ਵਿਆਹ ਕਰ ਲਿਆ ਕਿ ਨਹੀਂ ਅਜੇ ਬਿਨਾ ਹੀ ਹੈ ਵਿਆਹ ਤੋਂ। ਕਹਿ ਜੈ ਰਾਮ ਆਬ ਲਾ ਨਾ ਵਿਵਾਰਾ। ਹਾਂ ਜੈ ਰਾਮ ਕਹਿਣ ਲੱਗਿਆ ਨਵਾਬ ਜੀ ਅਜੇ ਮੋਦੀ ਨੂੰ ਵਿਵਾਇਆ ਨਹੀਂ ਹੈ। ਭਾਸ਼ਣ ਬੰਦ ਆਏ ਹੈ ਸਾਹਾ। ਕਹਿੰਦੇ ਬਸ ਸਾਹਾ ਦਾ ਦਿਨ ਆਉਣ ਵਾਲਾ ਹੀ ਹੈ, ਸੰਬੰਧ ਹੋ ਗਿਆ, ਮੰਗਣਾ ਇਹਨਾਂ ਦਾ ਹੋ ਗਿਆ ਹੋਇਆ ਹੈ। ਤਬ ਪ੍ਰਤਾਪ ਕੋ ਪਾਏ ਲੰਬਾ। ਨਵਾਬ ਜੀ ਤੁਹਾਡੇ ਪ੍ਰਤਾਪ ਦਾ ਆਸਰਾ ਪਾ ਕੇ ਸਹਾਰਾ ਪਾ ਕੇ ਹੋਏ ਵਿਆਹ ਆਬ ਕਛ ਨਾ ਬਿਲੰਬਾ। ਕੋਈ ਦੇਰੀ ਨਹੀਂ, ਇਹ ਮੋਦੀ ਦਾ ਵਿਵਾਹ ਹੋ ਹੀ ਜਾਣਾ ਕੋਈ ਦਿਨਾਂ ਤੋਂ ਬਾਅਦ। ਅਸ ਸੁਣ ਬੋਲਿਓ ਦੌਲਤ ਖਾਨਾ। ਰਾਮ ਤੋਂ ਇਸ ਤਰ੍ਹਾਂ ਸੁਣ ਕੇ ਦੌਲਤ ਖਾਂ ਫੇਰ ਬੋਲਿਆ, ਸਿਫਤੀ ਬੰਦਾ ਨਿਜ ਹੈ ਵਖਾਨਾ। ਗੁਰੂ ਨਾਨਕ ਸਾਹਿਬ ਨੇ ਵੀ ਮੈਂ ਉਹ ਖੁਦਾ ਦੀ ਸਿਫਤ ਕਰਨ ਵਾਲਾ ਦਾਸ ਇਉਂ ਕਿਹਾ ਨਾ ਮੁੱਖ ਤੋਂ। ਸੋ ਸਤ ਬਾਤ ਤਬ ਹੈ ਲਓ ਬਰਨੀ। ਉਨਾ ਚਿਰ ਇਹਨਾਂ ਦੀ ਜਿਹੜੀ ਗੱਲ ਹੈ ਸੱਚੀ ਸੁੱਚੀ ਕਹੀ ਜਾ ਸਕਦੀ ਹੈ। ਜਬ ਲੋ ਘਰ ਮੈਂ ਆਏ ਨ ਤਰਨੀ। ਇੰਨਾ ਚਿਰ ਮੋਦੀ ਗੁਰੂ ਨਾਨਕ ਦੇ ਘਰ ਦੇ ਵਿੱਚ ਕਹਿੰਦੇ ਉਹ ਘਰ ਵਾਲੀ ਨੀ ਆ ਜਾਂਦੀ, ਪਤਨੀ ਨੀ ਆ ਜਾਂਦੀ। ਜਤੀ ਸਤੀ ਤਪਸੀ ਰਿਖ ਜੇਤੇ। ਸੁਣ ਲਾ ਜੈ ਰਾਮਾ, ਜਿਹੜੇ ਦੁਨੀਆਂ ਵਿੱਚ ਬੜੇ ਬੜੇ ਜਤੀ ਹੈ, ਸਤ ਪ੍ਰਤੱਗੀ ਹੈ, ਤਪੱਛੀ ਹੈ, ਰਿਖੀ ਹੈ, ਪਾਰ ਨ ਪਈ ਹੈ ਜਿਨਹੇ ਗਿਨੇ ਤੇ। ਇਹਨਾਂ ਨੂੰ ਕਹਿਣ ਲੱਗੀ ਹੈ ਜਤੀਆਂ ਸਤੀਆਂ ਤਪਸ਼ੀਆਂ ਦਾ ਕੋਈ ਪਾਰ ਨੀ ਪਾਇਆ, ਹਿਸਾਬ ਨੀ ਪਾਇਆ ਜਾਂਦਾ। ਦਰਸ ਅੰਗਨਾ ਜਾਰ ਮਸਾਨਾ। ਕਹਿੰਦੇ ਕਿਹੜਾ ਇਸਤਰੀ ਦਾ ਦਰਸ਼ਨ ਹੈ, ਇਹ ਤਾਂ ਬਹੁਤ ਵੱਡਾ ਕਹਿੰਦੇ ਜਾਲ ਹੈ। ਫਸੇ ਨ ਨਿਕਸਹ ਅਤ ਬਲਵਾਨਾ। ਬੜੇ ਬੜੇ ਬੜੇ ਬਲ ਵਾਲੇ ਹੈ, ਜਾਲ ਵਿੱਚ ਫਸੇ ਨਿਕਲ ਨਹੀਂ ਸਕੇ ਹੈ। ਬੋਲੇ ਨਾਨਕ ਸੁਣਤ ਕੁਤਰਕਾ। ਇਸ ਤਰ੍ਹਾਂ ਨਵਾਬ ਦੀ ਕੁਤਰਕ ਦੀ ਹੁਜਤ ਦੀ ਗੱਲ ਸੁਣ ਕੇ ਮਹਾਰਾਜ ਫਿਰ ਬੋਲੇ ਉੱਤਰ ਦੇਣ ਲਈ। ਖੰਡਨ ਹਿਤ ਆਸ਼ੇ ਤਿਹ ਉਰਕਾ। ਹਿਰਦੇ ਦਾ ਜਿਹੜਾ ਖਿਆਲ ਜਿਹਾ ਸੀ ਉਹਨੂੰ ਨਾਸ ਕਰਨ ਵਾਸਤੇ, ਖੰਡਨ ਕਰਨ ਵਾਸਤੇ। ਜਿਨ ਕੋ ਮਨ ਹਰ ਪ੍ਰੇਮਹਿ ਪੂਰਾ। ਕਹਿੰਦੇ ਨਵਾਬਾ ਸੁਣ ਲਾ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਪੂਰਾ ਪ੍ਰੇਮ ਪਿਆਰ ਹੈ। ਨਿਸ ਬਾਸੁਰ ਕਬ ਹੋਏ ਨ ਊਰਾ। ਦਿਨ ਹੋਵੇ ਰਾਤ ਹੋਵੇ ਕਦੇ, ਜਿਨ੍ਹਾਂ ਦਾ ਮਨ ਪ੍ਰੇਮ ਤੋਂ ਖਾਲੀ ਨਹੀਂ ਹੁੰਦਾ ਹੈ। ਤਿਨ ਕੇ ਮਨ ਕਿਆ ਨਾਰ ਮਲੀਨੀ। ਉਹਨਾਂ ਦੇ ਮਨ ਦੇ ਵਿੱਚ ਜਿਹੜੀ ਤ੍ਰੀਵਰ ਜੀ ਮੈਰੀ ਭਲਾ ਕੀ ਹੈ। ਭਾਵਤ ਜੇ ਦੁਰਗੰਧ ਪੀਨੀ। ਉਹਨਾਂ ਨੂੰ ਤਾਂ ਇਹ ਦੁਰੰਗੀ ਜੀ ਦੇ ਨਾਲ ਲਿਬੜੀ ਹੋਈ ਦਿਸਦੀ ਹੈ। ਅਸਤ ਰਕਤ ਮੱਝਾ ਪਲ ਬਾਰਾ। ਸਰੀਰ ਵਿੱਚ ਕੀ ਹੈ, ਹੱਡ ਹੈ, ਲਹੂ ਹੈ, ਮਿੱਝ ਹੈ, ਮਾਸ ਹੈ ਤੇ ਹੋਰ ਰੋਮ ਜੇ ਹੈ। ਕਰ ਹੈ ਪ੍ਰੀਤ ਜੋ ਬਿਨਾ ਵਿਚਾਰਾ। ਜਿਹੜੇ ਕਹਿੰਦੇ ਸ੍ਰੇਸ਼ਟ ਵਿਚਾਰ ਵਾਲੇ ਨਹੀਂ ਹੁੰਦੇ, ਉਹ ਇਸ ਤਰ੍ਹਾਂ ਕਰੀ ਕਰਾਈ ਜਾਂਦੇ, ਫਸ ਜਾਂਦੇ ਤੇਰੇ ਵਰਗੇ। ਜੇ ਵਿਚਾਰ ਕਰ ਦੇਖੇ ਗਿਆਨੀ। ਜਿਹੜੇ ਗਿਆਨਵਾਨ ਹੈ, ਜਿਹੜੇ ਵਿਚਾਰ ਕਰਕੇ ਦੇਖਦੇ। ਇੱਕ ਹੈ ਵਸਤੂ ਨਾ ਨੀਕੀ ਜਾਨੀ। ਜੀਵ ਦੇ ਵਿੱਚ ਇੱਕ ਵਸਤੂ ਚੀਜ਼ ਵੀ ਚੰਗੀ ਨਹੀਂ ਜਾਣਦੇ, ਸਮਝਦੇ ਤਾਂ ਤੇ ਤਾਂ ਕੀ ਕਰਤ ਨ ਪ੍ਰੀਤਾ। ਕਰਕੇ ਕਹਿੰਦੇ ਉਹ ਨੀ ਫਸਦੇ ਵਿਕਾਰੀਆਂ ਵਾਂਗੂ, ਕੋਈ ਬਹੁਤੀ ਪ੍ਰੀਤੀ ਨੀ ਕਰਦੇ ਕਰਾਉਂਦੇ। ਭਜ ਹੈ ਮੁਕੰਦ ਸੁਖਦ ਕੋ ਚੀਤਾ। ਸੁਖ ਦੇਣ ਵਾਲਾ ਜਿਹੜਾ ਮੁਕਤੀ ਦਾਤਾ, ਉਹਨੂੰ ਚਿੱਤ ਵਿੱਚ ਹਮੇਸ਼ਾ ਕਹਿੰਦੇ ਜਪਦੇ ਭਜਦੇ ਸਿਮਰਦੇ। ਦੌਲਤ ਖਾਂ ਲੱਖ ਡਿਢ ਪ੍ਰਤੀਤਾ। ਦੌਲਤ ਖਾਂ ਨੇ ਮਹਾਰਾਜ ਦੀ ਐਨ ਪੱਕੀ ਪ੍ਰੀਤੀ ਚ ਐਨ ਯਕੀਨ ਜਾਣ ਕੇ ਬੋਲਿਓ ਖੋਏ ਦਰਬ ਤੂੰ ਨੀਤਾ। ਫਿਰ ਹੋਰ ਢੰਗ ਨਾਲ ਬੋਲਿਆ, ਮੋਦੀਆ ਤੂੰ ਹਮੇਸ਼ਾ ਸਾਡਾ ਕਹਿੰਦੇ ਖਜ਼ਾਨੇ ਦਾ ਰੁਪਈਆ ਗੁਆਈ ਜਾਂਦਾ। ਮੋਸੋਂ ਕਹਿ ਆਏ ਨਰ ਭੂਰਾ। ਬਹੁਤੇ ਲੋਕ ਮੇਰੇ ਕੋਲ ਆ ਕੇ ਕਹਿੰਦੇ ਹੈ ਅਬ ਲੇਖਾ ਕਰ ਲੀਜੈ ਦੀਜੈ ਪੂਰਾ। ਇਸ ਕਰਕੇ ਮੋਦੀ ਆ ਇੱਥੇ ਬੈਠ ਕੇ ਸਾਡਾ ਹਿਸਾਬ ਕਿਤਾਬ ਪੂਰਾ ਕਰ ਦੇਈਏ। ਸੁਣੋ ਨਿਰਪਤ ਨਿਜ ਕਰੀਏ ਲੇਖਾ। ਉਸ ਵੇਲੇ ਨਿਚੱਕ ਹੋ ਕੇ ਕਹਿਣ ਲੱਗੋ, ਰਾਜੇ ਆਪਣਾ ਹਿਸਾਬ ਜਾ ਕਰ ਲਈਏ। ਦੇਹੋ ਦਰਬ ਨਿਕਸੇ ਮੁਝ ਸੇਖਾ। ਕਿਹਾ ਜਿਹੜਾ ਮੇਰਾ ਬਕਾਇਆ ਵਾਧੂ ਰੁਪਈਆ ਨਿਕਲੇ ਉਹ ਵੀ ਇੱਥੇ ਹੁਣੇ ਦੇ ਦੇਈਏ ਮੈਨੂੰ। ਭੰਨਤ ਪਿਛਨ ਤਬ ਨਿਰਨਾ ਕਰੀਏ। ਉਸ ਵੇਲੇ ਚੁਗਲ ਜਿਹੜੇ ਕਹਿੰਦੇ ਸੀ ਉਹਨਾਂ ਨੂੰ ਕਹਿਣ ਲੱਗਾ ਲੈ ਵੀ ਨਿਰਨਾ ਕਰ ਲਓ, ਝੂਠ ਸੱਚ ਕਹੋ ਹਿਰਦੈ ਵਿਚਰੀਏ। ਇਹ ਮੋਦੀ ਸੱਚ ਕਹਿੰਦਾ ਕਿ ਝੂਠ ਕਰ ਦਿੰਦਾ, ਕਹਿੰਦੇ ਇਹ ਵਿਚਾਰ ਲਈਏ ਚੰਗੀ ਤਰ੍ਹਾਂ। ਦੌਲਤ ਖਾਨ ਤਬ ਹੈ ਭੂਪਾਲਾ। ਉਸ ਵੇਲੇ ਜਿਹੜਾ ਦੌਲਤ ਖਾਨ ਵਾਬ ਹੈ, ਇੱਕ ਬੁਲਾਏ ਲੇਖਕ ਤਤਕਾਲਾ। ਇੱਕ ਜਿਹੜਾ ਮੁਨਸ਼ੀ ਨੂੰ ਝਟਪਟ ਆਪਣੇ ਕੋਲ ਬੁਲਾ ਲਿਆ, ਸਦ ਲਿਆ। ਬੋਲਿਓ ਤਿਸੋਂ ਸੰਖਿਆ ਕੀਜੈ। ਉਸ ਮੁਨਸ਼ੀ ਨੂੰ ਬੋਲਿਆ, ਕਹਿੰਦੇ ਆ ਗੁਰੂ ਨਾਨਕ ਮੋਦੀ ਨਾਲ ਮਿਲ ਕੇ ਵੀ ਤੂੰ ਹਿਸਾਬ ਕਿਤਾਬ ਕਰ ਲੈ। ਆਮਦ ਖਰਚ ਸਭ ਹੈ ਗਿਣ ਲੀਜੈ। ਆਮਦਨ ਹੋਈ ਹੈ ਜਿੰਨਾ ਖਰਚ ਹੋਇਆ ਸਾਰਾ ਵਿਚਾਰ ਲਾ ਇਹਦੇ ਨਾਲ ਬੈਠ ਕੇ। ਬਹੁਤ ਦਿਵਸ ਕਾ ਹੈ ਇਹ ਲੇਖਾ। ਮੁਨਸ਼ੀਆ ਬਹੁਤ ਦਿਨਾਂ ਦਾ ਤਕੜਾ ਲੇਖਾ ਜੋਖਾ ਹੈ। ਕਿਹੇ ਦੇਸ਼ ਨਿਕਸ ਹੈ ਸਰਸਹ ਸੇਖਾ। ਇਹ ਤੂੰ ਦੇਖਣਾ ਵੀ ਕਿਹਦੀ ਤਰਫ ਵਾਧਾ ਨਿਕਲਦਾ, ਕਿਹਦੀ ਤਰਫ ਬਕਾਇਆ ਨਿਕਲਦਾ, ਦੇਣਾ ਨਿਕਲਦਾ ਹੈ। ਆਨ ਆਨ ਤੁਮ ਨੀਤ ਉਚਾਰੋ। ਮਨਸ਼ੀਓ ਤੇਰੇ ਸਮੇਤ ਹੋਰ ਵੀ ਆ ਕੇ ਮੇਰੇ ਕੋਲ ਕਹਿੰਦੇ ਰਹਿੰਦੇ ਸੀ ਮੋਦੀ ਖੋਵਤ ਦਰਬ ਤੁਮਾਰੋ। ਦਮਾਦ ਜੀ ਜਿਹੜਾ ਗੁਰੂ ਨਾਨਕ ਮੋਦੀ ਤੁਹਾਡਾ ਧਨ ਗੁਆਈ ਜਾਂਦਾ, ਬਰਬਾਦ ਕਰੀ ਜਾਂਦਾ ਹੈ। ਲੇਹੋ ਸੰਭਾਰ ਰੀਤ ਅਬ ਨੀਕੀ। ਹੁਣ ਚੰਗੀ ਰੀਤੀ ਨਾਲ ਸੰਭਾਲ ਕੇ ਹਿਸਾਬ ਕਿਤਾਬ ਪੂਰਾ ਕਰ ਲੋ, ਲੈ ਲੋ। ਕਰੀਏ ਬਾਤ ਭਾਵਤੀ ਜੀ ਕੀ। ਤੁਹਾਡੇ ਮਨੁਸ਼ੀਆਂ ਨੂੰ ਮਨ ਦੀ ਪਾਉਂਦੀ ਹੈ, ਜੀ ਨੂੰ ਪਾਉਂਦੀ, ਉਹ ਗੱਲ ਪਾਉਂਦੀ ਕਰ ਲਈਏ। ਹੁਣ ਨਵੀਂ ਸਿੰਧ ਸੁਣ ਜਾਦੋ ਰਾਈ। ਮੁਨਸ਼ੀ ਨੇ ਸੁਣਿਆ ਜਿਹਦਾ ਨਾਮ ਸੀ ਜਾਦੋ ਰਾਈ। ਗੁਣ ਤੁਰਦਾ ਹੋਈ ਮਨ ਭਾਈ। ਦੇ ਵਿੱਚ ਵਿਚਾਰ ਰਿਹਾ ਵੀ ਇਹ ਤਾਂ ਮਨ ਪਾਉਂਦੀ ਗੱਲ ਹੋ ਗਈ ਮੇਰੇ। ਇਨ ਜੋ ਧਨ ਬਹੁ ਬਾਦ ਗਵਾਇਆ। ਗੁਰੂ ਨਾਨਕ ਸਾਹਿਬ ਨੇ ਬੜਾ ਧਨ ਐਵੇਂ ਬਿਅਰਥ ਗਵਾਇਆ। ਉੱਠਣ ਨਾ ਦਿਓ ਲਿਓ ਇਹ ਥਾਇਆ। ਹੁਣ ਮੈਂ ਇੱਧਰ ਉੱਧਰ ਨੀ ਉੱਠਣ ਲਿਆ, ਇੱਥੇ ਕਹਿੰਦੇ ਬੈਠਿਆ ਸਾਰਾ ਇਹਨਾਂ ਤੋਂ ਰੁਪਈਆ ਲਊਂਗਾ। ਬਹੁਰ ਨਾ ਵੈਸਾ ਮੋਦੀ ਖਾਨੇ। ਹਾਂ ਗੁਰੂ ਨਾਨਕ ਕਹਿੰਦੇ ਮੁੜ ਕੇ ਧਨ ਫਿਰ ਮੋਦੀ ਖਾਨੇ ਤੇ ਜਾ ਕੇ ਬੈਠਦਾ। ਦਈ ਨਾ ਰਿਸ਼ਵਤ ਹਮੈ ਨਾ ਜਾਣੈ। ਸਾਨੂੰ ਮੁਨਸ਼ੀਆਂ ਨੂੰ ਇਹਨੇ ਕੋਈ ਕੱਖ ਵੀ ਨੀ ਜਾਣਿਆ, ਸਾਨੂੰ ਕੋਈ ਵੱਡੀ ਬੁੱਢੀ ਨੀ ਇਹਨੇ ਹੁਣ ਤੱਕ ਦਿੱਤੀ। ਮਿਲ ਬੈਸੇ ਦੋਨੋ ਇੱਕ ਥਾਨ। ਮੁਨਸ਼ੀ ਤੇ ਗੁਰੂ ਨਾਨਕ ਸਾਹਿਬ ਜੀ ਮਿਲ ਕੇ ਇੱਕ ਥਾਂ ਪਾਸੇ ਦੇ ਬੈਠ ਗਏ। ਲੇਖਾ ਹੋਵਨ ਲੱਗੋ ਮਹਾਨਾ। ਮਹੀਨਿਆਂ ਦਾ ਹਿਸਾਬ ਕਿਤਾਬ ਸੀ ਉਹ ਸਾਰਾ ਹੋਣ ਲੱਗ ਪਿਆ। ਪ੍ਰਥਮ ਲਿਖਾਇਓ ਆਮਦ ਦਰਬਾ। ਪਹਿਲਾਂ ਜਿੰਨਾ ਪਾਤਸ਼ਾਹ ਨਵਾਬ ਕੋਲੋਂ ਰੁਪਈਆ ਆਇਆ ਸੀ ਆਮਦਨ ਰੂਪ ਵਿੱਚ ਉਹ ਲਿਖਾਇਆ ਹੈ। ਲਯੋ ਨਿਰਪਤ ਢਿੱਗ ਤੇਜੋ ਸਰਬਾ। ਨਵਾਬੇ ਨਵਾਬ ਦੌਲਤ ਖਾਂ ਕੋਲੋਂ ਰੁਪਈਆ ਲਿਆ ਸੀ ਉਹ ਸਾਰਾ ਲਿਖਾਇਆ ਵੀ ਉਹ 1700 ਆਇਆ ਹੈ। ਲਿਖ ਨ ਲੱਗੇ ਪੁਨ ਖਰਚ ਮਹਾਨਾ। ਉਸ ਤੋਂ ਬਾਅਦ ਜਿਹੜਾ ਕੋਈ ਖਰਚ ਹੋਇਆ ਰੁਪਈਆ ਉਹ ਲਿਖਣ ਲੱਗ ਪਏ ਉਹ ਵੀ ਤਕੜਾ ਹੈ ਸੀ। ਜਿਹ ਕੋ ਅੰਤ ਕਠਨ ਵਿਦ ਨਾਨਾ। ਇਸ ਕਹਿੰਦੇ ਲਿਖੇ ਜੋਖੇ ਦਾ ਅੰਤ ਜਾਣਨਾ ਬਹੁਤ ਔਖਾ ਹੈ। ਮਹਾ ਕੁਟਿਲ ਬਹੁ ਪਾਏ ਅਰਾਵਨ। ਜਿਹੜਾ ਮੁਨਸ਼ੀ ਹੈ ਕਹਿੰਦੇ ਬੜਾ ਟੇਢੇ ਮਨ ਵਾਲਾ, ਕਈ ਵਾਰੀ ਅੜਾਉਣੀਆਂ ਜਿਹੀਆਂ ਮੱਲੋ ਮੱਲੀ ਪਾ ਲੈਂਦਾ ਹੈ। ਕਰੂਰ ਬਚਨ ਕਹਿ ਹੇਤ ਡਰਾਵਨ। ਮਹਾਰਾਜ ਨੂੰ ਡਰਾਉਣ ਵਾਸਤੇ ਬੜੇ ਸਖਤ ਦੇ ਲਫ਼ਜ਼ ਕਹਿੰਦਾ ਹੈ। ਗਰਭ ਕਰਹਿ ਜੋ ਰਿੰਗਣ ਜੋਤੀ। ਜੀ ਕਹਿੰਦੇ ਜਿਵੇਂ ਕਹਿੰਦੇ ਟਟਾਣਾ ਜਾਂ ਆਪਣੇ ਮਨ ਵਿੱਚ ਹੰਕਾਰ ਕਰੇ। ਰਬ ਹੈ ਦਬਾਵ ਹੈ ਨਿਜ ਹੈ ਉਦੋਤੀ। ਆਪਣੀ ਮਾੜੀ ਜੀ ਚਮਕ ਦਮ ਦਿਖਾ ਕੇ ਟਟਾਣਾ ਜਿਵੇਂ ਸੂਰਜ ਨੂੰ ਦਬਾਉਣਾ ਚਾਹੇ ਵੀ ਮੈਂ ਤੇਰੇ ਨਾਲ ਜ਼ਿਆਦਾ ਚਾਨਣੀ ਕਰਦਾ ਹਾਂ। ਮਹਾਮੰਦ ਮਤ ਜਾਣਹਿ ਨਾਹੀ। ਹਾਂ ਐਸੀ ਭੈੜੀ ਮਤ ਵਾਲਾ ਇਹ ਮੁਨਸ਼ੀ ਹੈ, ਮਨ ਵਿੱਚ ਨਹੀਂ ਜਾਣਦਾ ਕੁਝ ਵੀ। ਇਹ ਕਰਤਾਰ ਰੂਪ ਭਾਵ ਮਾਹੀ। ਇਹ ਗੁਰੂ ਨਾਨਕ ਸਾਹਿਬ ਤਾਂ ਸੰਸਾਰ ਦੇ ਵਿੱਚ ਕਰਤਾਰ ਸਰੂਪ ਹੈ, ਵਾਹਿਗੁਰੂ ਆਪ ਹੋਇਆ ਗੁਰੂ ਨਾਨਕ ਰੂਪ ਵਿੱਚ। ਪੰਜ ਦਿਵਸ ਲਓ ਲੇਖਾ ਭਾਰਾ। ਕਹਿੰਦੇ ਇਸ ਤਰ੍ਹਾਂ ਪੰਜ ਦਿਨ ਤੱਕ ਤੱਕ ਹਿਸਾਬ ਕਿਤਾਬ ਬੜਾ ਤਕੜਾ ਸੀ ਹੁੰਦਾ ਰਿਹਾ ਹੈ। ਕਰਤੇ ਬਾਦ ਬਹੁ ਲਿਖਿਓ ਗਵਾਰਾ, ਮਹਿਸ਼ੀ ਨੇ ਮਹਾਰਾ ਨਾਲ ਝਗੜਾ ਝਾਂਜਾ ਜਿਹਾ ਕਰਦਿਆਂ ਖਾਰੀ ਪੂਰਾ ਲਿਖਿਆ ਲਿਖਾਇਆ ਹੈ। ਗਿਣੇ ਤੀਨ ਸਹਿ ਬਹੁਰ ਇਕੀਸਾ, ਫਿਰ ਜਦੋਂ ਵਿੱਚ ਗਿਣਿਆ ਚੰਗੀ ਇਸ ਤਰ੍ਹਾਂ ਕਹਿੰਦੇ 321 ਰੁਪਈਏ। ਲੈਨੇ ਸੇਖੂ ਸ੍ਰੀ ਜਗਦੀਸ਼ਾ, ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਹੈ, ਕਹਿੰਦੇ ਉਹਨਾਂ ਦੇ ਵੀ 321 ਰੁਪਈਏ ਵੀ ਇਹ ਗੁਰੂ ਨਾਨਕ ਸਾਹਿਬ ਨੇ ਨਵਾਬ ਕੋਲੋਂ ਲੈਣੇ ਹੈ, ਵਾਧੇ ਦੇ ਆ ਉਹਨਾਂ ਨੇ। ਪੂਰਬ ਸੂਰਤ ਮੂਰਖ ਮਾਨੀ, ਜਿਹੜਾ ਮਨਸ਼ੀ ਹੈ ਕਹਿੰਦਾ ਜਿਹੜਾ ਮਾਣੀ ਖਾਰੀ ਬਹੁਤ ਝੂਰਦਾ ਵੀ ਲੋੜਾ ਆ ਕੇ ਬੁੱਢ ਗਇਓ ਤਤ ਛਿਨ ਬਿਨ ਪਾਨੀ, ਬਿਨਾਂ ਪਾਣੀ ਤੋਂ ਮਨਸ਼ੀ ਤਾਂ ਪਾਣੀ ਵਿੱਚ ਹੀ ਡੁੱਬ ਗਿਆ। ਮਮ ਅਬ ਲਾਖਾ ਰਾਖਨ ਊਰਾ, ਮੇਰੀ ਇੱਛਾ ਸੀ ਵੀ ਇੱਥੇ ਮੋਤੀ ਨੂੰ ਫੜ ਕੇ ਰੱਖਣਾ ਹੈ ਤੇ ਮੇਰੀ ਅਵਾਸਾ ਤਾਂ ਐਵੇਂ ਖਾਲੀ ਰੱਖੀ ਪੂਰੀ ਨੀ ਹੋਣ ਸੀ। ਇਸਨੇ ਸੇਖ ਨਿਕਾਸੇ ਭਯੋ ਨ ਪੂਰਾ, ਹਿਸਾਬ ਕਿਤਾਬ ਲੇਖਾ ਜੱਖਾ ਪੂਰਾ ਵੀ ਨਹੀਂ ਹੋਇਆ। ਕਹਿੰਦੇ ਨੇ ਤਾਂ ਵਾਧੂ 301 ਰੁਪਏ ਕੱਢ ਮਾਰੇ ਇੱਧਰ। ਬਾਰ ਬਾਰ ਨਿਰਪਤੇ ਧਨ ਲੀਨਾ, ਦੇਖ ਲਓ ਮੈਂ ਦੇਖਦਾ ਰਿਹਾ ਮੁਨਸ਼ੀ ਬਾਰ ਬਾਰ ਇਹਨੇ ਨਵਾਬ ਕੋਲ ਰੁਪਈਏ ਲਏ। ਨਿਸ ਦਿਨ ਅਧਿਕ ਲੁਟਾਵਨ ਕੀਨਾ, ਆਪਣੇ ਦੁਕਾਨ ਤੇ ਮੋਦੀ ਖਾਨੇ ਰਾਹ ਦਿਨ ਮੈਂ ਲੁਟਾਉਂਦਾ ਇਹਨਾਂ ਨੂੰ ਦੇਖਿਆ ਹੈ ਗਰੀਬਾਂ ਨੂੰ। ਲੈਣ ਹਾਰ ਧਨ ਰਹੇ ਉਹ ਬਹੋਰੀ, ਹੱਦ ਹੋ ਗਈ ਮੋਦੀ ਫਿਰ ਵੀ ਨਵਾਬ ਕੋਲੋਂ 321 ਰੁਪਈਏ ਲੈਣ ਵਾਲਾ ਹੋ ਗਿਆ ਹੈ। ਅਚਰਜ ਲੱਖ ਨਾ ਸਕਤ ਮਤ ਮੇਰੀ ਤਾਂ ਬੁੱਧੀ ਵੀ ਹੈਰਾਨ ਹੋ ਗਈ, ਜਾਣ ਨਹੀਂ ਸਕਦੀ ਵੀ ਇਹ ਗੱਲ ਕੀ ਹੈ। ਗਮਨੇ ਉਹ ਸਾਧਨ ਵਦਨ ਬਹੁ ਲਾਜਾ, ਆਹੋ ਸਵੇਰੇ ਕਹਿੰਦੇ ਘਰ ਵੱਲ ਨੂੰ ਚਲਿਆ ਗਿਆ, ਮੁੱਖ ਵਿੱਚ ਇਹਦੇ ਬਹੁਤ ਸ਼ਰਮਿੰਦਗੀ ਜੀ, ਢਿੱਲਾ ਜਿਹਾ ਮੂੰਹ ਕੀਤਾ ਵਿਚਾਰੇ ਮਨਸ਼ੀ ਦਾ। ਦਯੋ ਨਾ ਉਤਰ ਕੋ ਢਿਗ ਰਾਜਾ, ਇੰਨਾ ਸ਼ਰਮਿੰਦ ਜਾ ਹੋਇਆ ਨਵਾਬ ਕੋਲ ਜਾ ਕੇ ਕੋਈ ਜਵਾਬ ਹੀ ਨਹੀਂ ਦਿੱਤਾ ਹੈ। ਆਪਨ ਆਪਣੀ ਪੰਕਜ ਲੋਚਨ, ਇਧਰ ਕਵਲ ਵਰਗੇ ਨੇਤਰਾਂ ਵਾਲੇ ਆਪਣੇ ਮੋਦੀ ਖਾਨੇ ਵੱਲ, ਆਨ ਬਿਰਾਜੇ ਬੰਧ ਵਿਮੋਚਨ, ਲੋਕਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਸਤਿਗੁਰੂ ਆ ਕੇ ਆਪਣੇ ਉਹ ਹੱਟ ਤੇ ਸਜ ਗਏ ਹੈ। ਸਰਤਾ ਚਿੰਤ ਚੀਤ ਜੈ ਰਾਮਾ, ਇਧਰ ਜਿਹੜਾ ਜੈ ਰਾਮ ਉਹਦੀ ਚਿੱਤ ਦੀ ਜਿਹੜੀ ਚਿੰਤਾ ਨਦੀ ਵਾਂਗ ਵਹੇ ਉਹ ਜਾਤ ਥੋ ਆਠੋ ਜਮ, ਦਿਨ ਰਾਤ ਕਹਿੰਦੇ ਇਸ ਤਰ੍ਹਾਂ ਰੁੜਿਆ ਜਾ ਰਿਹਾ ਸੀ ਚਿੰਤਾ ਰੂਪ ਨਦੀ ਵਿੱਚ। ਸੁਨੀ ਗਿਰਾ ਔਰ ਹਰਖਹਿ ਕਰਨੀ, ਜਦੋਂ ਇਸ ਨੇ ਕਹਿੰਦੇ ਖੁਸ਼ੀ ਦੇਣ ਵਾਲੀ ਉਹ ਗੱਲਬਾਤ ਸੁਣੀ ਹੈ ਨਾ ਹਿਰਦੇ ਵਿੱਚ, ਭਯੋ ਧੀਰ ਪਾਈ ਜਨ ਤਰਨੀ, ਖੁਸ਼ੀ ਵਾਲੀ ਗੱਲ ਸੁਣੀ ਹੈ ਤੇ ਖੁਸ਼ ਹੋਏ ਮਾਨੋ ਕਹਿੰਦੇ ਜਿਵੇਂ ਕੁਰੜਿਆ ਜਾਂਦਾ ਉਹਨੂੰ ਬੇੜੀ ਮਿਲ ਜਾਏ ਤੇ ਉਹ ਬਚ ਜਾਂਦਾ ਡੁੱਬਣਾ। ਤੂਰਨ ਗਮਨਿਓ ਨਿਕਟ ਨਿਰਪਾਲਾ, ਉਸੇ ਵੇਲੇ ਜਿਹੜਾ ਜੈਰਾਮ ਉੱਠ ਕੇ ਆਪਣੇ ਘਰ ਤੋਂ ਨਵਾਬ ਦੇ ਕੋਲ ਚਲਾ ਗਿਆ। ਬੋਲਿਓ ਬਾਨੀ ਬਿਸਦ ਵਿਸਾਲਾ, ਬਹੁਤ ਹੀ ਖੁਸ਼ ਹੋ ਕੇ ਤੇ ਉੱਜਲ ਜਿਹੜੀ ਬਾਣੀ ਹੈ ਜੈ ਰਾਮ ਬੋਲਿਆ ਨਵਾਬ ਨੂੰ। ਪੰਜ ਦਿਵਸ ਲਓ ਲੇਖਾ ਕੀਨੋ, ਇਹ ਨਵਾਬ ਜੀ ਤੁਸੀਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਮੋਦੀ ਨੇ ਮੁਨਸ਼ੀ ਨਾਲ ਮਿਲ ਕੇ 5 ਦਿਨ ਤੱਕ ਹਿਸਾਬ ਕਿਤਾਬ ਕੀਤਾ ਕਤਰਿਆ। ਸਗਰੋ ਅਬ ਪੂਰਨ ਭਾ ਚੀਨੋ, ਮੈਂ ਜਾਣਿਆ ਤੁਸੀਂ ਵੀ ਜਾਣ ਲਓ ਹਿਸਾਬ ਕਿਤਾਬ ਪੂਰਾ ਹੋ ਗਿਆ ਨਿਬੜ ਗਿਆ। ਸੁਣ ਬੂਝਤ ਨਿਰਪ ਸੰਸਾ ਜਾਸੂ, ਜੈ ਰਾਮ ਤੋਂ ਸੁਣ ਕੇ ਨਵਾਬ ਪੁੱਛਦਾ ਜਿਹਦੇ ਮਨ ਵਿੱਚ ਵੀ ਪਹਿਲਾਂ ਹੀ ਸੰਸਾਰ ਤੋਂ ਖਲਾ ਸੀ, ਕਿਸ ਕੀ ਸ਼ੇਸ਼ ਰਹੀ ਕਿਸ ਪਾਸੂ, ਵੀ ਕਿਹਦੇ ਕੋਲ ਵਾਧਾ ਰਿਹਾ ਕਿਹਨੂੰ ਘਾਟਾ ਪਿਆ ਇਹ ਦੱਸ। ਕਹਿ ਕਹਿ ਜੋ ਰਾਮ ਸੁਧ ਮੋਹਿਨ ਸਾਰੀ, ਜੈ ਰਾਮ ਕਹਿਣ ਲੱਗਿਆ ਵੀ ਨਵਾਬ ਜੀ ਮੈਨੂੰ ਇਹਦੀ ਪੂਰੀ ਖਬਰ ਨਹੀਂ ਹੈ। ਨਵੀਂ ਸਿੰਧ ਨਿਜ ਲੇਹ ਹਕਾਰੀ, ਜਿਹੜਾ ਆਪਣਾ ਜਾਦੂ ਰਾਈ ਨੰਦ ਮੁਨਸ਼ੀ ਉਹਨੂੰ ਇੱਥੇ ਤੁਸੀਂ ਆਪਣੇ ਕੋਲ ਸਦ ਬੁਲਾ ਲਓ। ਮਤ ਸਾਰ ਅਗਨ ਸੰਗ ਜਿਹ ਛਾਤੀ, ਜਿਸ ਮਨਸ਼ੀ ਦੀ ਅਗਨੀ ਦੇ ਨਾਲ ਕਹਿੰਦੇ ਈਰਖਾ ਰੂਪੀ ਅਗਨੇ ਨਾਲ ਛਾਤੀ ਛੜਦੀ ਸੀ। ਜਰਤ ਰਹਿਤ ਜਿਵ ਹੋਤ ਅਰਾਤੀ, ਗੁਰੂ ਨਾਨਕ ਮੋਦੀ ਕੋਈ ਮਨਸ਼ੀ ਦਾ ਬੈਰੀ ਹੁੰਦਾ ਈਰਖਾ ਨਾਲ, ਕਹਿੰਦੇ ਉਹ ਸੜਦਾ ਮੱਜਦਾ ਰਹਿੰਦਾ ਸੀ, ਇਹਨੂੰ ਬੁਲਾ ਲਓ ਇੱਥੇ। ਤਬ ਨਵਾਬ ਨਿਜ ਦਾਸ ਪਠਾਇਆ। ਉਸੇ ਵੇਲੇ ਜੈ ਰਾਮ ਤੋਂ ਸੁਣ ਕੇ ਨਵਾਬ ਨੇ ਇੱਕ ਸੇਵਕ ਨੂੰ ਭੇਜਿਆ ਹੈ, ਤੂਰਨ ਆਪਣੇ ਨਿਕਟ ਬੁਲਾਇਆ। ਮੁਨਸ਼ੀ ਜਾਦੋ ਰਾਓ ਨੂੰ ਬੜੀ ਛੇਤੀ ਆਪਣੇ ਕੋਲ ਸੱਦ ਲਿਆ ਹੈ। ਕਿਵ ਗਿਣਤੀ ਮਹਿਕੀਨ ਨਿਬੇਰੀ, ਲਗਾ ਜਾਦੋ ਰਾਈ ਮੁਨਸ਼ੀ ਹਿਸਾਬ ਕਿਤਾਬ ਕਿਵੇਂ ਪੂਰਾ ਹੋਇਆ ਗਿਣਿਆ ਗਿਆ, ਕਿਸ ਕੀ ਕਿਸ ਦੇ ਸ਼ੇਸ਼ ਕਨੇਰੀ, ਕਿਸਦੇ ਤਰਫ ਵਾਧਾ ਹੋਇਆ ਕਿਸੇ ਤਰਫ ਘਾਟਾ ਪਿਆ, ਵਧੀਕ ਰੇਖਾ ਸਾਰਾ ਦੱਸ। ਬੋਲਿਓ ਬੈਨ ਬਦਨ ਬੜ ਬਰੀੜਾ, ਜਿਹੜੇ ਕਹਿੰਦੇ ਮੁੱਖ ਵਿੱਚ ਬੜੀ ਸ਼ਰਮ ਜੀ, ਔਖਾ ਜਾ ਹੋਇਆ ਬਚਨ ਬੋਲਿਆ ਏ ਮੁਨਸ਼ੀ। ਕਹਿ ਨਾ ਸਕਤ ਜਿਮ ਮਾਨਤ ਪੀੜਾ, ਮੁੱਖੋਂ ਸੱਚ ਕਹਿ ਨੀ ਮੰਦਾ ਮਾਨੋ ਬੜੀ ਪੀੜਾ ਹੋ ਰਹੀ ਹੈ ਕਹਿੰਦਿਆ। ਵਿਦਤ ਬਾਦ ਮੋਦੀ ਖੁਆ ਧਨ ਕੋ, ਲਗਾ ਜੀ ਦੇਖੋ ਜਿਹੜਾ ਇਹ ਗੱਲ ਪ੍ਰਗਟ ਹੈ ਲੋਕਾਂ ਵਿੱਚ, ਤੁਹਾਨੂੰ ਵੀ ਪਤਾ ਮੈਨੂੰ ਵੀ, ਗੁਰੂ ਨਾਨਕ ਮੋਦੀ ਪ੍ਰਤੱਖ ਸਾਰਿਆਂ ਦੇ ਧਨ ਗਾਉਂਦਾ ਰਿਹਾ ਫਜ਼ੂਲ। ਦੇਤ ਸਦਾ ਰੰਕਨ ਅਨ ਗਨ ਕੋ, ਜਿਹੜੇ ਗਰੀਬ ਗੁਰਬ ਹੈ ਉਹਨਾਂ ਨੂੰ ਬੇਨਤੀ ਰਸ ਪਾਣੀ ਕੱਪੜੇ ਇਹ ਦਿੰਦਾ ਰਿਹਾ। ਲੇਖੇ ਮਹਿਨਤ ਸ਼ੇਖ ਨਿਕਾਸਾ, ਕੀ ਨਵਾਬ ਦੱਸੀਏ ਜਦੋਂ ਹਿਸਾਬ ਕਿਤਾਬ ਕਰਦਾ ਫਿਰ ਤੁਹਾਡੇ ਵੱਲੀ ਵਾਧੇ ਦੇ ਰੁਪਈਏ ਕੱਢ ਮਾਰਦਾ। ਜਾਏ ਨਾ ਪਾਇਓ ਕੱਛ ਤੇ ਆਸ਼ਾ, ਇਹ ਗੁਰੂ ਨਾਨਕ ਮੋਦੀ ਦਾ ਆਸ਼ਾ ਜਿਹੜਾ ਉਹ ਕੋਈ ਮੈਥੋਂ ਤਾਂ ਜਾਣਿਆ ਨੀ ਪਾਇਆ ਜਾਂਦਾ ਹੈ। ਅਬ ਮੈਂ ਲੇਖਾ ਕੀਨ ਸ਼ੁਮਾਰਾ, ਨਵਾਬ ਜੀ ਤੁਹਾਗੀ ਅਨੁਸਾਰ ਮੈਂ ਹੁਣ ਸਾਰਾ ਹਿਸਾਬ ਕਿਤਾਬ ਗਿਣ ਮਿਣ ਕੇ ਪੂਰਾ ਕੀਤਾ ਹੈ। ਬਹੁਰ ਬਹੁਰ ਲਿਖ ਬਹੁਤ ਵਿਚਾਰਾ, ਮੁੜ ਮੁੜ ਕੇ ਲੇਖਾ ਜੋਖਾ ਲਿਖ ਕੇ ਤੇ ਫਿਰ ਸੋਚਿਆ ਵਿਚਾਰਿਆ ਵੀ ਕੋਈ ਵੈਰਾ ਤਾਂ ਨੀ ਕਿਹਾ। ਗਿਣੇ ਤੀਨ ਸਾ ਸੰਗ ਇਕੀਸਾ, ਲੇਖ ਗਿਣ ਕੇ ਵੇਖ ਲੋ ਜਦੋਂ ਵਿਚਾਰਿਆ 321 ਰੁਪਈਏ। ਤੁਮ ਦਿਸ਼ ਪਹੁੰਚੇ ਸੁਣੋ ਸ਼ਤੀਸਾ, ਇਹ ਪਾਤਸ਼ਾਹ ਧਰਤੀ ਦੇ ਮਾਲਕ ਸੁਣਗਾ ਤੇਰੀ ਤਰਫ 321 ਰੁਪਈਏ ਮਹਾਰਾਜ ਦੇ ਵਾਧੇ ਦੇ ਪਹੁੰਚ ਤੂੰ ਦੇਣੇ ਆ 321 ਇਹਨਾਂ ਵਜੇ। ਤਬ ਨਵਾਬ ਬੋਲਿਓ ਬਿਸ ਮਾਨੇ, ਇਸ ਵੇਲੇ ਨਵਾਬ ਕਹਿੰਦੇ ਹੈਰਾਨ ਜਾ ਹੋਇਆ ਬੋਲਿਆ, ਮੁਝ ਢਿੱਗ ਬਹੁਤ ਆਨ ਬਖਾਨੇ ਹੋ, ਮੇਰੇ ਕੋਲ ਤਾਂ ਗੁਰੂ ਨਾਨਕ ਸਾਹਿਬ ਜੀ ਆ ਕੇ ਬੜੇ ਲੋਕ ਚੁਗਲੀਆਂ ਕਰਦੇ ਸੀ। ਮੋਦੀ ਹੋਏ ਪਲਾਇਨ ਕਬਹੀ, ਕਹਿੰਦੇ ਸੀ ਚੁਗਲ ਵੀ ਕਿਸੇ ਦਿਨ ਤੁਹਾਡੇ ਮੋਦੀ ਗੁਰੂ ਨਾਨਕ ਨੇ ਭਗੌੜਾ ਹੋ ਜਾਣਾ। ਦਰਬ ਸੰਭਾਲ ਲੇ ਹੋ ਨਿਜ ਸਭ ਹੀ, ਇਹ ਨਵਾਬ ਜੀ ਆਪਣਾ ਘਰ ਦਾ ਰੁਪਈਆ ਤੁਸੀਂ ਸੰਭਾਲ ਲੋ, ਉਹਨੇ ਗੁਆ ਕੇ ਡਗੋਣ ਭੱਜ ਜਾਣਾ ਹੈ। ਦੁਸ਼ਟ ਪਿਛਨ ਬੋਲਤ ਬਚ ਝੂਠੇ, ਜਿਹੜੇ ਦੁਸ਼ਟ ਤੇ ਚੁਗਲ ਐਵੇਂ ਝੂਠੇ ਬਚਨ ਬੋਲਦੇ ਬਕਮਾਸ ਮਾਰਦੇ। ਦੇਖ ਸਕਹਿ ਨਹਿ ਮਤ ਸਾਰ ਮੂਠੇ, ਸਾਡੇ ਗੁਰੂ ਨਾਨਕ ਮੋਦੀ ਨੂੰ ਕਹਿੰਦੇ ਦੇਖ ਨਹੀਂ ਸਕਦੇ, ਲੁੱਟੇ ਪੁੱਟੇ ਇਹਨਾਂ ਦੀ ਮਤ ਮਾਰੀ ਹੋਈ। ਦਾਨ ਦੇਣ ਤੇ ਸਰਸਤ ਮੋਦੀ, ਇਸ ਕਰਕੇ ਸਿੱਧੀ ਗੱਲ ਹੈ ਵੀ ਸਾਡਾ ਜਿਹੜਾ ਗੁਰੂ ਨਾਨਕ ਮੋਦੀ ਹੈ ਗਰੀਬਾਂ ਨੂੰ ਦਾਨ ਦਿੰਦਾ ਹੈ। ਅਸ ਕਹਿ ਤੂਸ਼ਨ ਭੂਪਤ ਲੋਦੀ, ਇਸ ਕਰਕੇ ਕਹਿੰਦੇ ਇਹਦਾ ਵਾਧਾ ਵਧੀ ਦਾਨ ਦੀ, ਇਹ ਧਨ ਪੈਨ ਧਨ ਨਾ ਘਟਾ ਵੀ ਇਸ ਕਰਕੇ ਧਨ ਨੀ ਕੱਢਦਾ ਹੈ। ਇਉਂ ਸੁਣ ਕੇ ਕਹਿ ਕੇ ਤੇ ਜਿਹੜਾ ਨਵਾਬ ਚੁੱਪ ਹੋ ਗਿਆ ਹੈ। ਤਬ ਜੈ ਰਾਮ ਬੋਲਿਓ ਸੁਣ ਰਾਉ, ਉਸ ਵੇਲੇ ਜੈ ਰਾਮ ਜੀ ਬੋਲਿਆ ਹੈ ਨਵਾਬ ਜੀ ਸੁਣ ਲਈਏ, ਮੋਦੀ ਕਰਤ ਦੁਖਾਉ ਨਕਾਉ, ਸਾਡੇ ਜਿਹੜੇ ਗੁਰੂ ਨਾਨਕ ਮੋਦੀ ਉਹ ਕਿਸੇ ਨੂੰ ਬਿਲਕੁਲ ਦੁਖੀ ਨੀ ਕਰਦੇ। ਧਨ ਸੰਚਾ ਨਰ ਜੇ ਪਰ ਪੰਚੀ, ਸਾਡੇ ਵਰਗੇ ਜਿਹੜੇ ਸੰਸਾਰੀ ਲੋਕ ਹੁੰਦੇ ਉਹ ਰੁਪਈਏ ਇਕੱਠੇ ਕਰਦੇ ਹੁੰਦੇ। ਦਾਨ ਦੇ ਤਸੋ ਰਖਤ ਨ ਸੰਚੀ, ਗੁਰੂ ਨਾਨਕ ਮੋਦੀ ਉਹ ਤਾਂ ਨਾਲੋ ਨਾਲ ਦੇਈ ਜਾਂਦੇ, ਉਹ ਨੀ ਇਕੱਠਾ ਕਰਦੇ ਸਾਡੇ ਵਾਂਗ। ਕ੍ਰਿਸ਼ਨ ਸਭਾ ਮੈਂ ਸੁਣ ਕਰ ਲੀਜੈ, ਜਿੰਨੀ ਕਹਿੰਦੇ ਚੁਗਲਾਂ ਦੀ ਸਭਾ ਲੱਗੀ ਆ ਸੁਣ ਕੇ ਸਾਰੇ, ਸਭ ਪਰ ਸ੍ਰੀ ਨਾਨਕ ਜਸ ਛਾਜੇ, ਸਾਰਿਆਂ ਉੱਪਰ ਗੁਰੂ ਨਾਨਕ ਦਾ ਜਿਹੜਾ ਸਾਜਾ ਕਹਿੰਦੇ ਸਜ ਗਿਆ ਵਜ ਗਿਆ ਉੱਪਰ ਦੀ ਪੈ ਗਿਆ ਹੈ। ਜੋ ਰਬ ਉਦੈ ਹੋਤ ਵਿਦ ਨੀਕੀ, ਕਬੀਰ ਜੀ ਕਹਿੰਦੇ ਜਿਵੇਂ ਸੂਰਜ ਟੰਗੇ ਨਾਲ ਚੜਦਾ ਹੈ ਨਾ ਸਰੀ ਤਰਫ, ਦੀਪਕ ਦੀਪਤ ਪਰ ਹੈ ਫੀਕੀ, ਸੂਰਜ ਚੜਦੇ ਨਾਲ ਦੀਵਿਆਂ ਦੀ ਜਿਹੜੀ ਰੋਸ਼ਨੀ ਜੀ ਫਿੱਕੀ ਪੈ ਜਾਂਦੀ ਹੈ। ਦੌਲਤ ਖਾਨ ਸਮਝ ਸਭ ਭਾਂਤੀ, ਜਿਹੜਾ ਦੌਲਤ ਖਾ ਤਾਂ ਸਭ ਤਰ੍ਹਾਂ ਕਰਕੇ ਸਮਝ ਗਿਆ ਹੈ। ਚਹਿਤ ਹਿਰਦੈ ਦੇਨ ਧਨ ਥਾਤੀ, ਧਨ ਦੀ ਥੈਲੀ ਅੱਗੇ ਵਾਸਤੇ ਹੋਰ ਦੇ ਦੇਵਾ ਹਿਰਦੇ ਵਿੱਚ ਆਉਂਦਾ ਹੈ। ਕੋਸ਼ਪ ਦਾਸ ਪਠਾਏ ਬੁਲਾਇਆ, ਉਸੇ ਵੇਲੇ ਦਾਸ ਭੇਜ ਕੇ ਖਜ਼ਾਨਚੀ ਨੂੰ ਸੱਦ ਲਿਆ ਹੈ। ਨਿਕਟ ਬਿਠਾਇਓ ਬਚਨ ਲਾਇਆ, ਖਜ਼ਾਨਚੀ ਨੂੰ ਕੋਲ ਬਿਠਾ ਕੇ ਤੇ ਬਚਨ ਕਿਹਾ ਨਵਾਬ ਨੇ। ਸੁਣ ਹੋ ਭਵਾਨੀ ਦਾਸੰਗ ਤੂਰਨ। ਖਜਾਨਚੀ ਦਾ ਨਾਂ ਸੀ ਭਵਾਨੀ ਦਾਸ, ਉਹਨੂੰ ਕਹਿੰਦੇ ਵੀ ਧਿਆਨ ਦੇ ਕੇ ਸੁਣ ਲਾ। ਦੀਜਾ ਮੋਦੀ ਸੇਖ ਸਪੂਰਨ, ਜਿੰਨਾ ਗੁਰੂ ਨਾਨਕ ਸਾਹਿਬ ਮੋਦੀ ਖਾਨੇ ਦਾ ਵਾਧਾ ਨਾ 321 ਰੁਪਈਏ ਹੁਣ ਛੇਤੀ ਦੇ ਕੇ ਉਹਨਾਂ ਨੂੰ ਦੇ ਦੇ। 3000 ਦੇ ਹੋ ਧਨ ਔਰੀ, ਅੱਗੇ ਮੋਦੀ ਖਾਨਾ ਚਲਾਉਣ ਵਾਸਤੇ 3000 ਰੁਪਈਆ ਉਹਨਾਂ ਨੂੰ ਹੋਰ ਦੇ ਦੇ। ਆਗੇ ਚੱਲ ਹੈ ਕਾਰ ਬਹੋਰੀ, ਇਸ ਕਰਕੇ ਸਾਡੇ ਫੌਜੀਆਂ ਦੀ ਸੈਨਾ ਦੇ ਅੱਗੇ ਕਹਿੰਦੇ ਕੰਮ ਕਾਰ ਚੱਲੇਗਾ, ਉਹਨਾਂ ਨੂੰ ਰਸ ਪਾਣੀ ਮਿਲਦਾ ਰਹੇਗਾ। ਸੁਣ ਕਰ ਗਮਨਿਓ ਜਹਾਂ ਖਜ਼ਾਨਾ, ਜਿੱਥੇ ਨਵਾਬ ਦਾ ਖਜ਼ਾਨਾ ਸੀ ਸੁਣ ਕੇ ਚਲਿਆ ਗਿਆ ਉਧਰ ਨੂੰ ਖਜ਼ਾਨ ਸੀ। ਨਿਕਟ ਹਕਾਰਿਓ ਕਿਰਪਾ ਨਿਧਾਨਾ, ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਇਹ ਖਜ਼ਾਨਚੀ ਨੇ ਕੋਲ ਸਦ ਲਿਆ ਹੈ। ਗਿਣ ਕਰ ਧਨ ਦੀਨੀ ਤਿੰਨ ਥਾਤੀ, ਗਿਣ ਗਿਣ ਕੇ ਧਨ ਦੀ ਥੈਲੀ ਗੁਰੂ ਨਾਨਕ ਸਾਹਿਬ ਜੀ ਨੂੰ ਦੇ ਦਿੱਤੀ। ਜਿਹਤੇ ਛਾਤੀ ਜਰਤ ਰਾਤੀ, ਜਿਸ ਵਿਚਾਰੇ ਖਜ਼ਾਨਚੀ ਧਨ ਦਿੰਦੇ ਆ ਉਹਦੀ ਵੀ ਛਾਤੀ ਸਰਦੀ ਮਚਦੀ ਹੈ। ਕੰਧ ਉਚਾਏ ਮੈਂ ਕਹਿ ਬਾਲਾ, ਬਾਲਾ ਜੀ ਕਹਿੰਦੇ ਮੈਂ 3000 ਰੁਪਈਆ ਉਹ ਥੈਲੀ ਚੁੱਕੀ ਤੇ ਮੋਢਿਆਂ ਦੇ ਪਿੱਛੇ ਮਗਰੀ ਜੀ ਮਾਰ ਲਈ। ਆਪਣ ਘਰ ਆਨੇ ਤਤਕਾਲਾ, ਆਪਣੇ ਜਿੱਥੇ ਉਹ ਮੋਦੀ ਖਾਨਾ ਉੱਥੇ ਬੜੀ ਛੇਤੀ ਉਹ ਚੁੱਕ ਲਿਆ ਏ। ਚੱਲ ਜਰਾਮ ਤਬ ਤੇਹਾਂ ਆਵਾ, ਉੱਥੇ ਘਰ ਤੋਂ ਚੱਲਦਾ ਜੈਰਾਮ ਵੀ ਆ ਗਿਆ ਮੋਦੀ ਖਾਨੇ। ਸੁਖ ਦਾ ਪਿਖ ਹਿਰਦਾ ਹਰ ਖਾਵਾ, ਸੁਖ ਦਾ ਤੇ ਸਤਿਗੁਰੂ ਨੂੰ ਦੇਖ ਕੇ ਉਹਦਾ ਹਿਰਦਾ ਖੁਸ਼ ਹੋ ਗਿਆ ਹੈ। 3000 ਲੀਨ ਕਰ ਨਿਆਰੋ, ਜਿਹੜਾ 3000 ਰੁਪਇਆ ਸੀ ਉਹ ਤਾਂ ਸਤਿਗੁਰਾਂ ਨੇ ਵੱਖਰਾ ਕਰ ਲਿਆ ਹੈ। ਧਰਿਓ ਜਰਾਮ ਧਾਮ ਸੋ ਸਾਰੋ, ਜਿਹੜਾ 321 ਰੁਪਏ ਵਾਧੇ ਦੀ ਉਹ ਜੈਰਾਮ ਦੇ ਘਰ ਦੇ ਵਿੱਚ ਸੰਭਾਲ ਕੇ ਰੱਖ ਲਿਆ ਵੀ ਇਹ ਤੂੰ ਲੈ ਲੈ। ਰਹਾ ਸੇਖ ਹਿਤ ਆਪਣ ਕਾਜਾ, ਬਾਕੀ ਜਿਹੜਾ ਰਹਿ ਗਿਆ ਉਹ ਕਹਿੰਦੇ ਦੁਕਾਨ ਅੱਗੇ ਹੱਟ ਚਲਾਉਣ ਵਾਸਤੇ। ਸੌਦਾ ਲੀਨ ਗਰੀਬ ਨਿਵਾਜਾ, ਉਹਦਾ ਮਹਾਰਾਜ ਨੇ ਉਹ ਮੋਦੀ ਖਾਨੇ ਵਾਸਤੇ ਹੋਰ ਸੌਦਾ ਖਰੀਦ ਲਿਆ ਤੇ ਰੱਖ ਲਿਆ। ਕਰਨ ਲੱਗੇ ਕਾਰਜ ਪੁੰਨ ਤੈਸੇ, ਉਸੇ ਤਰ੍ਹਾਂ ਦਾ ਜਿਹੜਾ ਮੋਦੀ ਖਾਨੇ ਦਾ ਕੰਮ ਜਾ ਕਰਨ ਲੱਗੇ ਪਹਿਲਾਂ ਵਾਂਗ। ਮਨ ਉਦਾਰਤਾ ਪੂਰਵ ਜੈਸੇ, ਪਹਿਲਾਂ ਮਨ ਵਿੱਚ ਸਖੀ ਪੁਣਾ ਹੈ ਉਸੇ ਤਰ੍ਹਾਂ ਫੇਰ ਸਖੀ ਪੁਣਾ ਹੈ। ਪਾਵਹਿ ਭੋਜਨ ਸਭੈ ਭਿਖਾਰੀ, ਜਿਹੜੇ ਮੰਗਤੇ ਲੋਕ ਹੈ ਸਭ ਰਸ ਪਾਣੀ ਭੋਜਨ ਵਾਲਾ ਪਾਉਂਦੇ ਹਨ। ਲੈ ਆਹਾਰ ਨਿਰਪ ਸੈਨਾ ਸਾਰੀ, ਨਵਾਬ ਦੀ ਸਾਰੀ ਫੌਜ ਉਹ ਵੀ ਆ ਕੇ ਇੱਥੋਂ ਰਸ ਪਾਣੀ ਲੈਂਦੀ ਹੈ। ਤਬ ਜੈ ਰਾਮ ਧਾਮ ਨਿਜ ਆਇਆ, ਉਹ ਸਵੇਰੇ ਜੈ ਰਾਮ 321 ਰੁਪਈਏ ਲੈ ਕੇ ਆਪਣੇ ਘਰ ਵੱਲ ਨੂੰ ਪਰਤ ਆਇਆ। ਕਾਲੂ ਤਨੀਆ ਵਾਕ ਲਾਇਆ, ਉਸ ਵੇਲੇ ਕਾਲੂ ਦੀ ਸਪੁੱਤਰੀ ਜੈ ਰਾਮ ਦੀ ਪਤਨੀ ਨੇ ਬਚਨ ਕਿਹਾ, ਕਿਸ ਬਿਧ ਭਇਓ ਭਰਾਤ ਕੋ ਲੇਖਾ, ਮੇਰੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਸੀ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਕਿਸ ਤਰ੍ਹਾਂ ਭਲਾ ਹੋਇਆ, ਕਿਸ ਕੀ ਕਿਸ ਦਿਸ਼ ਨਿਕਸੀ ਸ਼ੇਖਾ, ਤੂੰ ਦੱਸ ਪਸ ਵੀ ਕਿਹਦੀ ਜਿਹੜੀ ਵਾਧਾ ਸੀ ਬਕਾਇਆ ਸੀ, ਕਿਹਦੇ ਤਰਫ਼ ਨਿਕਲਿਆ, ਕਿਹਨੂੰ ਘਾਟਾ ਪਿਆ ਹੈ। ਰਹੀ ਕਾਰ ਕੈ ਤਜੀ ਬਹੋਰੀ, ਇਹ ਵੀ ਦੱਸ ਵੀ ਗੁਰੂ ਨਾਨਕ ਸਾਹਿਬ ਜੀ ਨੇ ਕੋਲ ਮੋਦੀ ਖਾਨੇ ਦਾ ਕੰਮ ਰਹਿ ਗਿਆ ਕਿ ਉਹਨਾਂ ਨੇ ਛੱਡ ਛਡਾ ਦਿੱਤਾ। ਦਿਵਸ ਪਾਂਚ ਲਓ ਗਿਣਤੀ ਟੋਰੀ, ਮੈਂ ਸੁਣਿਆ ਵੀ 5 ਦਿਨ ਤੱਕ ਐਨ ਪੂਰਾ ਹਿਸਾਬ ਕਿਤਾਬ ਹੁੰਦਾ ਰਿਹਾ ਗਿਣ ਗਿਣ ਕੇ। ਬੋਲਿਓ ਤਬ ਜੈ ਰਾਮ ਅਦੰਬਾ, ਉਸ ਵੇਲੇ ਜਿਹੜਾ ਨਿਰਸ਼ਰ ਨਿਸਕਾਵਟ ਜੈ ਰਾਮ ਪਤਨੀ ਤੋਂ ਸੁਣ ਕੇ ਉਹ ਬੋਲਿਆ, ਨਿਤ ਦੇਖਤ ਮੁਝ ਹੋਤ ਅਚੰਬਾ, ਇਹ ਪਤਨੀ ਕੀ ਗਾਂ ਦੇਖ ਦੇਖ ਕੇ ਮੈਨੂੰ ਵੀ ਅਚੰਬਾ ਹੁੰਦੀ ਹੈਰਾਨੀ ਹੁੰਦੀ ਸੀ। ਸਦਾ ਫਕੀਰਨ ਕੀ ਦਰ ਭੀਰਾ, ਜਦੋਂ ਮੈਂ ਮਹਾਰਾਜ ਦੇ ਮੋਦੀ ਖਾਨੇ ਉੱਪਰ ਜਾਂਦਾ ਸੀ ਮੇਰਾ ਫਕੀਰਾਂ ਸਾਧੂਆਂ ਮੰਗਤਾਂ ਦਾ ਤਾਤਾ ਲੱਗਿਆ, ਭੀੜ ਪਈ ਹੋਈ ਰਹਿੰਦੀ ਸੀ। ਸਭ ਕੋ ਦੇਵਹਿ ਗੁਨੀ ਗਹੀਰਾ, ਦੇ ਸਮੁੰਦਰ ਮਹਾਰਾਜ ਸਭ ਨੂੰ ਖੁੱਲ੍ਹੇ ਦੇਈ ਜਾਂਦੇ ਹੁੰਦੇ ਸੀ। ਲੇਖੇ ਕਰਨ ਵਿਖੇ ਭਰਿਆ, ਸਾਈ ਕਦੇ ਜਦੋਂ ਹਿਸਾਬ ਕਿਤਾਬ ਕਰੀਦਾ ਉਦੋਂ ਕਦੇ ਮੱਲੋ ਮੱਲੀ ਕੱਢ ਹੈ ਆਪਣੀ ਸ਼ੇਖ ਵਧਾਈ ਪ੍ਰੀਤ ਨਗਾ ਆਪਣੇ ਵਾਧੇ ਦੇ ਰੁਪਈਏ ਨਵਾਬ ਅਲੀ ਕੱਢ ਮਾਰਦੇ ਸਤਿਗੁਰੂ ਲੇਖਕ ਹਾਰੇ ਅਧਕ ਪ੍ਰਬੀਨਾ ਦੂਜੀ ਵਾਰੀ ਮੁਨਸ਼ੀਆਂ ਨੇ ਕਹਿੰਦੇ ਲੇਖਾ ਕੀਤਾ ਜਿਹੜੇ ਸਿਆਣੇ ਸੀ ਹੰਬ ਹਾਰ ਗਏ ਲੱਜਤ ਭੇ ਮਨ ਅਚਰਜ ਚੀਨਾ ਇਹ ਮਨ ਵਿੱਚ ਅਚਰਜਦਾ ਜਾਣ ਕੇ ਸ਼ਰਮਸ਼ਾਰ ਜੇ ਹੋਏ ਤ੍ਰੈ ਸੈ ਤ੍ਰੈ ਸਹੰਸਰ ਇਕੀਸਾ ਕੀ ਦੱਸੀਏ ਪਤਨੀ 3,321 ਰੁਪਈਏ ਆਨੇ ਆਪਨ ਦੀਨ ਮਹੀਸ਼ਾ ਇਸ ਤਰ੍ਹਾਂ ਪਾਰਸ਼ ਨਵਾਬ ਨੇ ਦਿੱਤੇ 3,321 ਰੁਪਈਏ ਮਹਾਰਾਜ ਲੈ ਆਏ ਆਪਣੇ ਘਰ ਦੇ ਚ ਭਨੇ ਨਾਨਕੀ ਸੋ ਦਰ ਮੇਰਾ ਉਸ ਵੇਲੇ ਜੈ ਰਾਮ ਨੂੰ ਇਹ ਨਾਨਕੀ ਕਹਿਣ ਲੱਗੀ ਜਿਹੜੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਹੈ ਤਿੰਨਕੋ ਪਤਾ ਰਾਏ ਨ ਹੇਰਾ ਇਹਨਾਂ ਦਾ ਜਿਹੜਾ ਅਸਲੀ ਪਤਾ ਹੈ ਨਾ ਉਹ ਤਾਂ ਰਾਏ ਮਲਾਰ ਨੇ ਵੇਖਿਆ ਜਾਣਿਆ ਸੀ ਦਿੜ ਸ਼ਰਦਾ ਮਹਿ ਮਨ ਠਹਿਰਾਨਾ ਉਹਦਾ ਜਿਹੜਾ ਮਨ ਹੈ ਪੱਕੀ ਸ਼ਰਧਾ ਵਿੱਚ ਟਿਕ ਗਿਆ ਰਾਏ ਬੁਲਾਰ ਦਾ ਸੁਖਦਾਨੀ ਤੇ ਸੋ ਵਰਸਾਨਾ ਇੱਕੋ ਇੱਕ ਜਿਹੜਾ ਰਾਏ ਬੁਲਾਰ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਭਰੋਸਾਇਆ ਹੈ ਸੁਣ ਸੁਮਤੇ ਇਸ ਤੇ ਸੰਸਾਰਾ ਇਹ ਸ੍ਰੇਸ਼ਟ ਮਤ ਵਾਲੀ ਪਤਨੀ ਸੁਣ ਲੈ ਸੰਸਾਰਾ ਸੰਸਾਰ ਹੀ ਬਹੁ ਵਰਸਾਵਹਿ ਹੋਏ ਉਧਾਰਾ ਬਹੁਤ ਭਰੋਸਾ ਹੋਣਗੇ ਬਹੁਤਿਆਂ ਦਾ ਉਧਾਰ ਹੋਵੇਗਾ ਇੱਕ ਬੁਲਾਰ ਕੀ ਕਿਆ ਹੈ ਗਿਣਤੀ ਇੱਕ ਰਾਏ ਬੁਲਾਰ ਦੀ ਕਿਹੜੀ ਗਿਣਤੀ ਮਿੰਟਤੀ ਹੈ ਤਰ ਹੈ ਅਸੁਰ ਸੁਰ ਕਰਹਿ ਜ ਬਿਨਤੀ ਜਿਹੜੇ ਕੋਈ ਦੇਵਤੇ ਦੈਂਤ ਬੇਨਤੀਆਂ ਕਰਨਗੇ ਉਹ ਵੀ ਤਰ ਜਾਣਗੇ ਦੋਹਰਾ ਭਈ ਹਰਖਤਾ ਅਧਿਕ ਉਰ ਇਸ ਤਰ੍ਹਾਂ ਨਾਨਕ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਈ ਹੈ ਪਤ ਕੇ ਸੁਣ ਕਰ ਬੈਨ ਐਸੇ ਸ਼ਰਧਾ ਦੇ ਬਚਨ ਪਤੀ ਪਾਸੋਂ ਸੁਣ ਕੇ ਪ੍ਰਾਪਤ ਜੋ ਅਵਲੰਬਤਾ ਜਿਵੇਂ ਕਹਿੰਦੇ ਆਸਰਾ ਪ੍ਰਾਪਤ ਹੋਵੇ ਆਸਰਾ ਮਿਲ ਜਾਵੇ ਵਧਤ ਵੇਲ ਸਤਰੈਨ ਜਿਹੜੀ ਕਹਿੰਦੇ ਕੌੜੀ ਵੇਲ ਹੈ ਵੱਧਦੀ ਹੈ ਨਾਲੇ ਤਕੜੀ ਫੈਲਦੀ ਹਰ ਪਾਸੇ ਜਦੋਂ ਉਹਨੂੰ ਸਹਾਰਾ ਮਿਲ ਜਾਏ ਇਸ ਤਰ੍ਹਾਂ ਉਹ ਜਦੋਂ ਸਹਾਰਾ ਮਿਲਿਆ ਸ਼ਰਧਾ ਦਾ ਤੇ ਉਹ ਬਹੁਤ ਖੁਸ਼ੀ ਰੂਪੀ ਵੇਲ ਵੱਧ ਗਈ ਹੈ ਦੰਪਤ ਸੰਪਤ ਬਹੁਤ ਭਿੱਖ ਕਹਿੰਦੇ ਦੋਵੇਂ ਜੀ ਬਹੁਤੀ ਮਾਇਆ ਆਈ ਘਰ ਵਿੱਚ ਦੇਖ ਕੇ ਸ਼ਰਧਾ ਧਰਤ ਵਿਸਾਲ ਅੱਗੇ ਨਾਲੋਂ ਜ਼ਿਆਦਾ ਸ਼ਰਧਾ ਰੱਖ ਰਹੇ ਆ ਗੁਰੂ ਨਾਨਕ ਸਾਹਿਬ ਉੱਪਰ ਭਰਮ ਕਰਨ ਕੋ ਤਰਕ ਕਰ ਤਰ੍ਹਾਂ ਦਾ ਭਰਮ ਭੁਲੇਖਾ ਕਰਨਾ ਸੀ ਉਹਨੂੰ ਤਰਕ ਕਰ ਦਿੱਤੀ ਤਿਆਗ ਦਿੱਤਾ ਭਰਮ ਕਰਨਾ ਸੇਵਾ ਹੈ ਚਰਨ ਕਿਰਪਾਲ ਦਿਆਲੂ ਕਿਰਪਾਲੂ ਸਤਿਗੁਰੂ ਦੀ ਚਰਨਾਂ ਦੇ ਦੋਵੇਂ ਜੀ ਸੇਵਾ ਕਰਦੇ ਇਸ ਤਰ੍ਹਾਂ ਚਰਨਾਂ ਦੇ ਧਿਆਨ ਵਿੱਚ ਜੁੜਦੇ ਆ ਚਰਨਾਂ ਦੀ ਪੂਜਾ ਕਰਦੇ ਇਹ ਜਿਵੇਂ ਦੂਸਰੀ ਵਾਰ ਇਹ ਹਿਸਾਬ ਕਿਤਾਬ ਹੋਇਆ ਮੋਦੀਖਾਨੇ ਦਾ ਪਹਿਲੀ ਵਾਰੀ ਹਿਸਾਬ ਤੋਂ 135 ਰੁਪਈਏ ਵੱਧਦੇ ਰਹੇ ਉਹਨੇ 321 ਰੁਪਈਏ ਨਿਕਲੇ ਨੇ ਤੀਸਰੀ ਵਾਰ ਜਦੋਂ ਹਿਸਾਬ ਕਿਤਾਬ ਹੋ ਗਿਆ ਸੀ ਫਿਰ ਤਾਂ ਹਾਜ਼ੀ ਹੋ ਗਈ 700 ਤੋਂ ਵੀ ਉੱਪਰ ਨਿਕਲ ਗਿਆ ਸੀ ਵਾਧਾ ਇਸ ਤਰ੍ਹਾਂ ਇਹ ਇਤਿਹਾਸ ਵਿੱਚ ਲੜੀਵਾਰ ਰੂਪ ਪ੍ਰਸੰਗ ਪਿੱਛੇ ਆਇਆ ਹੈ ਆਪਾਂ ਸੁਣਿਆ ਅੱਗੇ ਜਿਵੇਂ ਆਏਗਾ ਉਹ ਸਰਵਣ ਕਰਕੇ ਲਾਹਾ ਲਵਾਂਗੇ ਜਿੰਨਾ ਕੁ ਸਮਾਂ ਨਿਯਤ ਕੀਤਾ ਉਹ ਕਰੀਬਨ ਪੂਰਾ ਹੋ ਗਿਆ ਹੈ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ ਦੰਪਤ ਸੰਪਤ ਬਹੁਤ ਭਿੱਖ ਸ਼ਰਧਾ ਧਰਤ ਵਿਸਾਲ ਭਰਮ ਕਰਨ ਕੋ ਤਰਕ ਕਰ ਸੇਵਹਿ ਚਰਨ ਕਿਰਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਚੁੱਚ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ